ਸ਼ਿਵ ਜੀਓ ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ਼੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਵਾਹਿਗੁਰੂ ਸਾਹਿਬ ਜੀਓ ਲਹਿਣਾ ਰਹਿਓ ਪ੍ਰੇਮ ਕਰ ਪਾਸਾ ਸੇਵਾ ਕਰ ਹੈ ਜੋ ਹੋਏ ਅਵਾਸਾ ਜੂਠੇ ਪਾਈਨ ਮਾਈਨ ਕਰਹੀ ਚਰਨ ਪਖਾਰ ਹਰਖ ਉਰ ਧਰਹੀ ਲਹਿਣਾ ਰਹਿਓ ਪ੍ਰੇਮ ਕਰ ਪਾਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਪਵਿੱਤਰ ਹਜ਼ੂਰੀ ਵਿਖੇ ਦੀਵਾਨ ਸਜ ਰਿਹਾ ਹੈ ਚੌਰ ਸ਼ਤਰ ਤਖ ਦੇ ਮਾਲਕ ਪ੍ਰਤੱਖ ਸਤਿਗੁਰੂ ਜੀ ਦੀ ਪ੍ਰਕਾਸ਼ ਸੇਵਾ ਦੇ ਨਾਲ ਹੀ ਗੁਰਬਾਣੀ ਦਾ ਪਾਠ ਜਾਪ ਅਤੇ ਗੁਰਬਾਣੀ ਦਾ ਹੀ ਮਨੋਹਰ ਕੀਰਤਨ ਹੋਇਆ ਹੈ। ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਸੁੰਦਰ ਇਤਿਹਾਸ ਜੋ ਮੁੜ ਤੋਂ ਪ੍ਰਾਰੰਭ ਹੋਇਆ ਹੋਇਆ ਹੈ ਉਹ ਆਪਾਂ ਲੜੀਵਾਰ ਰੂਪ ਵਿੱਚ ਸਰਵਣ ਕਰਕੇ ਲਾਹ ਹਾਸਿਲ ਕਰ ਰਹੇ ਹਾਂ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਚਰਨ ਸ਼ਰਨ ਵਿੱਚ ਦੂਸਰੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਜੀ ਜਿਨ੍ਹਾਂ ਦਾ ਪਹਿਲਾ ਨਾਮ ਮਾਪਿਆਂ ਨੇ ਲਹਿਣਾ ਜੀ ਰੱਖਿਆ ਸੀ ਉਹ ਚੱਲ ਕੇ ਆਏ ਉਹ ਪ੍ਰਸੰਗ ਆਪਾਂ ਪੜ੍ਹ ਸੁਣ ਰਹੇ ਹਾਂ। ਜਿਸ ਤਰ੍ਹਾਂ ਇਹਨਾਂ ਦਾ ਜਿਹੜਾ ਸੋਹਰਾ ਦੇਵੀ ਚੰਦ ਉਹਦੇ ਚੜ੍ਹਾਈ ਕਰਨ ਤੋਂ ਬਾਅਦ ਜਿਹੜੇ ਖਰੂਰ ਦੇ ਲੋਕ ਹੈ ਜੋ ਜਵਾਲਾਮੁਖੀ ਸਾਲ ਤੋਂ ਬਾਅਦ ਯਾਤਰਾ ਕਰਨ ਲਈ ਜਾਇਆ ਕਰ ਰਹੇ ਸਨ ਇਹਨਾਂ ਨੂੰ ਕਿਹਾ ਵੀ ਤੁਸੀਂ ਸਾਡੇ ਨਾਲ ਹੁਣ ਅੱਗੇ ਹੋ ਕੇ ਚੱਲੋ। ਪਰ ਇਹਨਾਂ ਨੂੰ ਗੁਰੂ ਘਰ ਸਿੱਖ ਜੋ ਜੋਰ ਹੈ ਉਹਦੀ ਸੰਗਤ ਹੋਈ ਸੀ ਉਹਦੇ ਪਾਸੋਂ ਬਾਣੀ ਦੇ ਸ਼ਬਦ ਲਿਖ ਕੇ ਪੜ੍ਹ ਰਹੇ ਸਨ ਅਤੇ ਦਰਸ਼ਨਾਂ ਦੀ ਚਾਹਨਾ ਉੱਠ ਰਹੀ ਸੀ। ਕਹਿਣ ਲੱਗੇ ਵੀ ਗੁਰੂ ਨਾਨਕ ਸਾਹਿਬ ਦੇ ਕਰਤਾਰਪੁਰ ਸਾਹਿਬ ਕੇ ਪਹਿਲਾਂ ਦਰਸ਼ਨ ਕਰਾਂਗੇ ਫਿਰ ਅੱਗੇ ਦੇਖਾਂਗੇ। ਸਾਰਿਆਂ ਨੇ ਇਹ ਗੱਲ ਨੂੰ ਮੰਨ ਲਿਆ ਹੈ ਵੀ ਬਹੁਤ ਲਾਭ ਹੋ ਜਾਏਗਾ ਜਿਸ ਵੇਲੇ ਆਪ ਜੀ ਹਜ਼ੂਰੀ ਵਿੱਚ ਗਏ, ਦਰਸ਼ਨ ਦਰਦਾਰ ਕੀਤੇ, ਫਿਰ ਆਪ ਜੀ ਤਾਂ ਇੱਥੇ ਹੀ ਪੱਕੇ ਰਹਿ ਪਏ। ਸਾਥੀਆਂ ਨੂੰ ਕਹਿ ਦਿੱਤਾ ਵੀ ਤੁਸੀਂ ਜਾਓ, ਕੱਲ੍ਹ ਕੇ ਵੀ ਓ ਕਿਉਂ ਕਰਦੇ ਹੋ। ਆਪ ਜੀ ਨੇ ਜਵਾਬ ਦਿੱਤਾ ਵੀ ਜੇ ਕੋਈ ਚੰਗੇ ਸ਼ਹਿਰ ਦੀ ਢੂੰਡ ਕਰਨ ਲਈ ਚੱਲ ਪਏ ਕਰਤ ਵਿੱਚੋਂ, ਸ਼ਹਿਰ ਦੇ ਥਾਂ ਨੂੰ ਚੰਗਾ ਅੰਮ੍ਰਿਤ ਮਿਲ ਜਾਏ ਜੋ ਅਮਰ ਕਰਨ ਵਾਲਾ ਹੈ, ਫਿਰ ਉਹਨੇ ਸ਼ਹਿਰ ਕੀ ਢੂੰਡਣ ਜਾਣਾ ਹੈ। ਵੀ ਇਸੇ ਤਰ੍ਹਾਂ ਹੀ ਆ ਵੀ ਮੈਨੂੰ ਤਾਂ ਜਿਹੜੇ ਅਮਰ ਕਰਨ ਵਾਲੇ ਆ ਨਾ, ਅੰਮ੍ਰਿਤ ਵਾਂਗ ਗੁਰੂ ਨਾਨਕ ਸਾਹਿਬ ਜੀ ਪ੍ਰਾਪਤ ਹੋ ਗਏ ਗੁਰੂ, ਹੁਣ ਮੈਂ ਉੱਧਰ ਕੀ ਕਰਨਾ ਹੈ। ਤੁਸੀਂ ਜਾਓ, ਜੇ ਉੱਥੇ ਇੱਛਾ ਨਾ ਪੂਰੀ ਹੋਈ ਇੱਥੇ ਇੱਛਾ ਰੱਖ ਕੇ ਮਾਰਨ ਮੱਥਾ ਟੇਕਿਓ, ਆ ਕੇ ਗੁਰੂ ਨਾਨਕ ਸਾਹਿਬ ਜੀ ਸਮਰੱਥ ਹੈ ਤੁਹਾਡੀਆਂ ਕਾਮਨਾ ਪੂਰੀਆਂ ਕਰਨ ਵਿੱਚ। ਫਿਰ ਚਲੇ ਗਏ ਸਨ ਵਾਪਸ ਆਏ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਚਲੇ ਗਏ, ਜੋ ਜੋ ਕੋਈ ਕਾਮਨਾ ਸੀ ਫਿਰ ਪੂਰੀ ਕਰ ਦਿੱਤੀ। ਇੱਥੇ ਫਿਰ ਜਿਹੜੀ ਦੇਵੀ ਹੈ ਉਹ ਝਾੜੂ ਮਾਰਦੀ ਹੋਈ ਦਿਖਾਈ, ਕੁਛ ਪੜਤਾਲ ਕਰਨ ਤੋਂ ਉਹਨੇ ਸਪਸ਼ਟ ਕਹਿ ਦਿੱਤਾ ਵੀ ਜਿਹਦੇ ਤੁਸੀਂ ਆ ਯਾਤਰਾ ਕਰਨ ਲਈ ਜਾਂਦੇ ਮੈਂ ਉਹੀ ਦੇਵੀ ਹਾਂ, ਗੁਰੂ ਨਾਨਕ ਸਾਹਿਬ ਦੇ ਦਰਬਾਰ ਦੀ ਝਾੜੂ ਬਰਦਾਰ ਨਹੀਂ ਹਾਂ, ਇੱਥੇ ਹੀ ਝਾੜੂ ਝੂੜੂ ਮਾਰ ਕੇ ਕੁਛ ਹਾਸਿਲ ਕਰਦੀ ਹਾਂ ਅਤੇ ਤੁਹਾਨੂੰ ਥੋੜ੍ਹਾ ਬਹੁਤਾ ਦਿਲ ਲੈਣੀ ਹੈ। ਗੁਰੂ ਨਾਨਕ ਸਾਹਿਬ ਪਰਮੇਸ਼ਰ ਹੈ, ਉਹ ਫਿਰ ਤਾਂ ਇਹਨਾਂ ਦੀ ਪੂਰੀ ਤਸੱਲੀ ਹੋ ਗਈ ਹੈ। ਫਿਰ ਗੁਰੂ ਜਿੰਨੇ ਖਰੂਰ ਵਾਸੀ ਹੈ ਸਾਰੇ ਗੁਰੂ ਨਾਨਕ ਸਾਹਿਬ ਜੀ ਦੇ ਸ਼ਰਧਾਲੂ ਬਣ ਗਏ, ਸਿੱਖ ਸੱਜ ਕੇ ਹਨ। ਇਸ ਤਰ੍ਹਾਂ ਇਹ ਵਾਪਸ ਪਰਤੇ ਅਤੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਇੱਕ ਵਾਰੀ ਘਰ ਵਿੱਚ ਜਾ ਕੇ ਅਗਲੇ ਦਿਨ ਹੀ ਲੂਣ ਦੀ ਪੰਡ ਜੀ ਬੰਨ ਲਈ ਹੈ ਸਿਰ 'ਤੇ ਚੁੱਕ ਕੇ, ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਥਾਨ 'ਤੇ ਜਿੱਥੇ ਉਹਨਾਂ ਦਾ ਘਰ ਸੀ ਉਸ ਸੁਲੱਖਣੀ ਜੀ ਕੋਲ ਪਹੁੰਚੇ, ਪੰਡ ਜੀ ਰੱਖ ਕੇ ਪੁੱਛਿਆ ਦੱਸਿਆ ਵੀ ਗੁਰੂ ਨਾਨਕ ਸਾਹਿਬ ਜੀ ਕਿੱਥੇ ਨੇ। ਸੁਲੱਖਣੀ ਜੀ ਨੇ ਕਹਿ ਦਿੱਤਾ ਵੀ ਬਾਹਰ ਤਾਂ ਖੇਤੀ ਦੇ ਵਿੱਚ ਗੋਡੀ ਕਰਾਉਣ ਗਏ, ਨਦੀ ਕੱਖ ਪਾ ਕੁੜਾਉਣ ਗਏ, ਆਪ ਜੀ ਝਟਪਟ ਉੱਥੇ ਚਲੇ ਗਏ। ਸਿੱਖਾਂ ਸੇਵਕਾਂ ਨੂੰ ਭੁੱਖਾ ਪੱਠਾ ਜਾਂ ਝੋਨੇ ਵਿੱਚੋਂ ਕੱਢਦਿਆਂ ਦੇਖ ਕੇ ਮਹਾਰਾਜ ਨੂੰ ਅੱਗੇ ਬੇਨਤੀ ਕਰਦੀ, ਮਹਾਰਾਜ ਕਦੀ ਰੰਬੀ ਜੀ ਮੈਨੂੰ ਵੀ ਦਿਓ, ਮੈਂ ਵੀ ਸੇਵਾ ਕਰ ਲਾਂ। ਪਰ ਜਿਸ ਵੇਲੇ ਰੰਬੀ ਜੀ ਲੈ ਕੇ ਗਏ ਜੋ ਪਿੱਛੇ ਪਿੱਛੇ ਥੋੜ੍ਹਾ ਜਿਹਾ ਨੁਕਸਾਨ ਹੋ ਰਿਹਾ ਝੋਨੇ ਦਾ, ਅਤੇ ਮਹਾਰਾਜ ਨੇ ਆਵਾਜ਼ ਦਿੱਤੀ ਕਹਿੰਦੇ ਵੀ ਤੁਸੀਂ ਬਾਹਰ ਆ ਜਾਓ, ਤੁਸੀਂ ਇਹ ਨਹੀਂ ਹੁੰਦਾ, ਹੋਰ ਤੁਹਾਨੂੰ ਦੱਸਦੇ ਹਾਂ। ਉਹ ਘਾਹ ਦੀ ਪੰਡ ਜੀ ਸਿਰ 'ਤੇ ਚੁਕਾ ਦਿੱਤੀ ਹੈ ਵੀ ਜਾ ਕੇ ਪਸ਼ੂ ਡੰਗਰਾਂ ਨੂੰ ਪਾਓ, ਅਤੇ ਹੁਣ ਉਹਦੇ ਵਿੱਚੋਂ ਜਿਹੜਾ ਮੇਲੇ ਜਿਹਾ ਚਿੱਕੜ ਜਿਹਾ ਵਾਲਾ ਪਾਣੀ ਜਿਹਾ ਭਰਿਆ ਹੋਇਆ ਸੀ ਘਾਹ ਦੇ ਵਿੱਚ, ਪੰਡ ਵਿੱਚ ਨਿਚੜਦਾ ਜਾਂਦਾ ਹੈ, ਜਿਹੜਾ ਕੀਮਤੀ ਚੋਲਾ ਜਿਹਾ ਪਾਇਆ ਸੀ ਉਹ ਚਿੱਕੜ ਨਾਲ ਖਰਾਬ ਜਿਹਾ ਹੋ ਗਿਆ, ਮੈਲਾ ਜਿਹਾ ਹੋ ਗਿਆ। ਜਦੋਂ ਸੁਲੱਖਣੀ ਨੇ ਦੇਖਿਆ ਮਨ ਵਿੱਚ ਖਿਆਲ ਕੀਤਾ ਵੀ ਮਹਾਰਾਜ ਮਾਲਕ ਕੋਈ ਦੇਖਦੇ ਨਹੀਂ, ਇਹ ਕਿੰਨੇ ਚਾਅ ਸ਼ਾਹ ਨਾਲ ਸ਼ਰਧਾ ਨਾਲ ਆਇਆ ਸੀ, ਕੀਮਤੀ ਚੋਲਾ ਲੈਵੇਂ ਹੀ ਘਾਹ ਦੀ ਪੰਡ ਜੀ ਪਾ ਕੇ ਚੱਕਰ ਨਾਲ ਖਰਾਬ ਕਰ ਸੁੱਟਿਆ ਹੈ, ਤਾਂ ਬਹੁਤ ਨਿਰਾਦਰ ਹੋ ਗਿਆ। ਜਦੋਂ ਗੁਰੂ ਮਹਾਰਾਜ ਘਰ ਆਏ ਹੈ ਫਿਰ ਸੁਲੱਖਣੀ ਨੇ ਕਿਹਾ ਕਿ ਮਹਾਰਾਜ ਥੋੜ੍ਹਾ ਬਹੁਤਾ ਦੇਖਿਆ ਕਰੋ, ਅਸੀਂ ਨਵਾਂ ਆਇਆ ਸੀ, ਇਹਦੇ ਨਾਲ ਐਂ ਕਰਤੀ ਤੁਸੀਂ ਸਾਰੇ ਦੇ ਕੱਪੜੇ ਜੇ ਖਰਾਬ ਕੇ ਰੱਖ ਰਹੇ। ਮਹਾਰਾਜ ਕਹਿੰਦੇ ਨਹੀਂ, ਅਸੀਂ ਤਾਂ ਕੇਸਰ ਛਿੜਕਿਆ ਹੈ, ਸਿਰ 'ਤੇ ਪੰਡ ਥੋੜ੍ਹਾ ਛਕਾਈ, ਸਿਰ 'ਤੇ ਛਤਰ ਝੁਲਾਇਆ ਹੈ, ਥੋੜ੍ਹਾ ਜਿਹਾ ਨੇੜੇ ਤਾਂ ਦੇਖ ਕੇ ਦੇਖ, ਇਹ ਚੱਕਰ ਥੋੜ੍ਹੋ, ਇਹ ਤਾਂ ਕੇਸਰ ਛਿੜਕਿਆ ਹੈ। ਇਸੇ ਤਰ੍ਹਾਂ ਹੀ ਮਹਾਰਾਜ ਦੀ ਮੌਜ ਆ ਉਹ ਚੱਕਰ ਨੂੰ ਕੇਸਰ ਰੂਪ ਵਿੱਚ ਦਿਖਾ ਦਿੱਤਾ ਹੈ। ਇਸ ਤਰ੍ਹਾਂ ਦੀ ਲੀਲਾ ਆਪ ਜੀ ਨੇ ਕੀਤੀ ਹੈ, ਪਤਨੀ ਵੀ ਅਚਰਜ ਹੋ ਗਈ ਹੈ। ਉਹ ਜਿਸ ਤਰ੍ਹਾਂ ਆਪ ਜੀ ਸਿੰਘਾਸਨ 'ਤੇ ਬੈਠੇ, ਇੱਥੇ ਫਿਰ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਜਿਨ੍ਹਾਂ ਦਾ ਪਹਿਲਾ ਨਾਮ ਲੈਣਾ ਜੀ ਸੀ, ਔਰ ਪੱਕੇ ਤੌਰ 'ਤੇ ਇੱਥੇ ਸੇਵਾ ਵਿੱਚ ਡਟ ਗਏ ਸਨ। ਉਹ ਜਿਵੇਂ ਆਪ ਜੀ ਨੇ ਸੇਵਾ ਕੀਤੀ, ਉਹ ਕੁਝ ਪ੍ਰਸੰਗ ਆ ਰਿਹਾ ਹੈ। ਇਸੇ ਤਰ੍ਹਾਂ ਬਾਕੀ ਜੋ ਭਵਿੱਖਤ ਰੂਪ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤੇ ਸਨ, ਉਹ ਵੀ ਪ੍ਰਸੰਗ ਅੱਜ ਹੀ ਆ ਰਿਹਾ ਹੈ। ਉਹ ਜਿਵੇਂ ਆਉਂਦਾ ਆਪਾਂ ਮਨ ਲਾ ਕੇ ਸੁਣੀਏ ਜੀ। ਲਹਿਣਾ ਰਹਿਓ ਪ੍ਰੇਮ ਕਰ ਪਾਸਾ। ਇਸ ਤਰ੍ਹਾਂ ਜਿਹੜਾ ਖਡੂਰ ਤੋਂ ਜੱਥਾ ਚੱਲ ਕੇ ਆਇਆ ਸੀ ਉਹ ਤਾਂ ਵਾਪਸ ਪਰਤ ਗਿਆ ਹੈ। ਇਸ ਤਰ੍ਹਾਂ ਸ੍ਰੀ ਲਹਿਣਾ ਜੀ, ਜਿਨ੍ਹਾਂ ਦਾ ਦੂਜਾ ਨਾਮ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਅੰਗਾਂ ਨਾਲ ਲਾ ਕੇ ਜੱਫੀ ਵਿੱਚ ਲੈ ਕੇ ਸ੍ਰੀ ਅੰਗਦ ਦੇਵ ਜੀ ਰੱਖਿਆ ਸੀ, ਉਹ ਹਜ਼ੂਰੀ ਵਿੱਚ ਰਹਿ ਗਏ, ਪਾਸ ਰਹਿ ਗਏ ਹਨ। ਸੇਵਾ ਕਰ ਹੈ ਜੋ ਹੋਏ ਅਵਾਸਾ। ਜੋ ਘਰ ਦੇ ਵਿੱਚ ਕੋਈ ਸੇਵਾ ਹੁੰਦੀ ਹੈ ਉਹ ਅੱਗੇ ਹੋ ਕੇ ਕਰਦੇ ਹਨ ਬੜੇ ਚਾਅ ਉਤਸ਼ਾਹ ਨਾਲ। ਝੂਠੇ ਭਾਂਜਨ ਮਾਂਜਨ ਕਰਹੀ। ਗੁਰੂ ਕੇ ਲੰਗਰ ਵਿੱਚ ਜੋ ਕੋਈ ਭਾਂਡੇ ਝੂਠੇ ਪਏ ਹੈ ਉਹਨਾਂ ਨੂੰ ਚੰਗੀ ਤਰ੍ਹਾਂ ਮਾਂਜਦੇ ਸਫਾਈ ਕਰਦੇ ਹਨ। ਚਰਨ ਪਖਾਰ ਹਰਖ ਉਰ ਧਰਹੀ। ਇਸੇ ਤਰ੍ਹਾਂ ਮਹਾਰਾਜ ਦੇ ਚਰਨ ਧੋਂਦੇ ਹਨ, ਹਿਰਦੇ ਵਿੱਚ ਬੜੀ ਖੁਸ਼ੀ ਪ੍ਰਸੰਨਤਾ ਰੱਖ ਧਾਰਦੇ ਹਨ। ਵਿੰਜਨ ਲਏ ਹਾਕ ਹੀ ਪਾਉਣਾ। ਜਦੋਂ ਕੋਈ ਲੋੜ ਪੈਂਦੀ ਹੈ ਆਪਣੇ ਹੱਕ ਵਿੱਚ ਪੱਖਾ ਲੈ ਕੇ ਗੁਰੂ ਮਹਾਰਾਜ ਅਤੇ ਗੁਰੂ ਦੀਆਂ ਸੰਗਤਾਂ ਨੂੰ ਝੱਲਣ ਲੱਗ ਪੈਂਦੇ ਹਨ। ਬਡਨੀ ਫੇਰਹਿ ਸਗਰੇ ਪਾਉਣਾ। ਜਿੰਨਾ ਗੁਰੂ ਨਾਨਕ ਸਾਹਿਬ ਜੀ ਦਾ ਇਹ ਅਸਥਾਨ ਹੈ, ਘਰ ਹੈ, ਬਾਹਰਲਾ ਧਰਮਸਾਲਾ ਹੈ, ਸਾਰੇ ਦੇ ਵਿੱਚ ਹੀ ਉਹ ਸਵੇਰੇ ਉੱਠ ਕੇ ਝਾੜੂ ਫੇਰਦੇ, ਪੂਰੀ ਸਫਾਈ ਕਰਦੇ ਹਨ। ਸਤਿਗੁਰ ਭਰ ਕੇ ਬਸਤਰ ਪਖਾਰ ਹੈ। ਗੁਰੂ ਨਾਨਕ ਸਾਹਿਬ ਜੀ ਦੇ ਉੱਪਰ ਲੈਣ ਵਾਲੇ ਆ ਚਾਦਰ ਵਗੈਰਾ ਹੈ, ਉਹ ਕਹਿੰਦੇ ਧੋ ਦਿੰਦੇ ਹਨ, ਉਹ ਚਾਦਰੇ ਵਗੈਰਾ ਸਫਾਈ ਕਰ ਦਿੰਦੇ ਹਨ। ਨਿਸ ਦਿਨ ਸੇਵਾ ਕਰਤ ਗੁਜ਼ਾਰ ਹੈ। ਕੱਲ ਕੀ ਰਾਤ ਹੋਵੇ ਦਿਨ ਹੋਵੇ, ਸੇਵਾ ਕਰਦੇ ਹੀ ਰਾਤ ਦਿਨ ਬਤੀਤ ਕਰਦੇ ਹਨ ਆਪ ਜੀ। ਮੁਖ ਦਿਸ਼ ਦੇਖਤ ਰਹਿ ਸਦਾਈ। ਜਦੋਂ ਵੀ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਆਉਂਦੇ ਹਨ, ਉਹਨਾਂ ਦੇ ਸੋਹਣੇ ਮੁਖੜੇ ਵੱਲੀ ਤੱਕਦੇ ਰਹਿੰਦੇ ਹਨ। ਜਪ ਗੁਣ ਖਾਨੀ ਦੇ ਰਜਾਈ। ਜਦੋਂ ਗੁਣਾਂ ਦੇ ਖਾਣ ਗੁਰੂ ਨਾਨਕ ਸਾਹਿਬ ਜੀ ਕੋ ਆਗਿਆ ਕਰ ਦਿੰਦੇ ਹਨ। ਤਤ ਛਿਨ ਕਰ ਹੈ ਪ੍ਰੀਤ ਉਰ ਧਾਰੀ। ਉਸ ਕੰਮ ਨੂੰ ਬੜੀ ਛੇਤੀ ਕਹਿੰਦੇ ਪ੍ਰੀਤੀ ਧਾਰ ਕੇ ਨਾ ਕਰਦੇ ਹਨ। ਸਰਲ ਹਿਰਦੇ ਥਾ ਮਤਾ ਉਦਾਰੀ। ਇਹਨਾਂ ਦਾ ਹਿਰਦੇ ਰੂਪ ਜਿਹੜਾ ਹਿਰਦਾ ਹੈ ਬੜਾ ਸਰਲ, ਨਿਸ਼ਕਲ, ਨਿਸ਼ਕਾਉਟ ਥਾਂ ਦਾ ਅਰਥ ਹੈ ਸੀ। ਜਿਵੇਂ ਆਪਾਂ ਕੋਈ ਤੀ ਬੋਲਦੇ ਹਾਂ, ਕੋਈ ਸੀ ਬੋਲਦੇ ਹੈ, ਕੋਈ ਵਾਹ ਬੋਲਦੇ ਹੈ, ਕੋਈ ਥਾ ਬੋਲਦੇ। ਮੈਂ ਆਇਆ ਵਾਹ, ਗਿਆ ਥਾ, ਇਸ ਤਰ੍ਹਾਂ ਮੈਂ ਗਿਆ ਸੀ, ਮੈਂ ਗਿਆ ਤੀ। ਇੱਧਰ ਸੰਗਰੂਰ ਬਠਿੰਡੇ ਵੱਲੋਂ ਸੀ ਨਹੀਂ ਕਹਿੰਦੇ, ਤੀ ਜ਼ਿਆਦਾ ਕਹਿੰਦੇ। ਕਿਸੇ ਇਲਾਕੇ ਵਿੱਚ ਥਾਂ ਦੇ ਥਾਂ ਕਹਿੰਦੇ, ਕਿਸੇ ਥਾਂ ਵਾਹ ਕਹਿੰਦੇ। ਇੱਧਰ ਬਹਾਵਲਪੁਰ ਦੇ ਉਹ ਆਇਆ ਵਾਹ, ਗਿਆ ਵਾਹ, ਇਸ ਤਰ੍ਹਾਂ ਦਾ ਜ਼ਿਆਦਾ ਕਰਦੇ ਵਾਹਵਾ ਲਾਉਂਦੇ ਨੇ। ਅਤੇ ਉਹ ਕਵੀ ਜੀ ਨੇ ਸਾਰੀਆਂ ਭਾਸ਼ਾ ਇੱਥੇ ਆਪਣੀ ਕਾਵਿ ਰਚਨਾ ਵਿੱਚ ਦੱਸ ਦਿੱਤੀਆਂ ਵੀ ਇਸ ਤਰ੍ਹਾਂ ਹਿਰਦੇ ਦੇ ਬਹੁਤ ਹੀ ਸਰਲ ਨਿਸ਼ਕਪਟ ਥਾਂ ਕੀਏ ਸੀ। ਆਪ ਜੀ ਦਾ ਜਿਹੜਾ ਮਨ ਦਾ ਮਤਾ ਹੈ ਉਹ ਬਹੁਤ ਹੀ ਉਦਾਰੀ ਕੀਏ ਸੇ ਸੀ। ਆਪ ਬਹੁਤ ਉੱਚੇ ਮਤੇ ਵਾਲੇ, ਉੱਚੇ ਖਿਆਲਾਂ ਵਾਲੇ ਸਨ। ਨਿਤਾ ਪ੍ਰਤੀ ਸ਼ਰਧਾ ਮਨ ਭੀਨੋ। ਹਮੇਸ਼ਾ ਕਹਿੰਦੇ ਆਪ ਜੀ ਦਾ ਜਿਹੜਾ ਮਨ ਹੈ ਸ਼ਰਧਾ ਵਿੱਚ ਹੀ ਭਿੱਜਿਆ ਰਹਿੰਦਾ, ਸ਼ਰਧਾ ਵਿੱਚ ਲੀਨ ਹੋਇਆ, ਕਦੇ ਵੀ ਮਨ ਦਿਨ ਨਿਸ਼ਰਧਕ ਪੁਣਾ ਨਹੀਂ ਆਉਂਦਾ ਸੀ। ਨਿਜ ਜੀ ਚਰਨ ਸਪਰਸ਼ਨ ਕੀਨੋ, ਆਪਣਾ ਜਿਹੜਾ ਜੀ ਹੈ, ਆਪਣਾ ਹਿਰਦੈ, ਉਹ ਤਾਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਹੀ ਕਹਿੰਦੇ ਸਮਰਪਿਤ ਕਰ ਦਿੱਤਾ, ਮਹਾਰਾਜ ਦੇ ਚਰਨਾਂ ਵਿੱਚ ਹੀ ਭੇਟਾ ਕਰ ਦਿੱਤਾ ਹੈ। ਭਈ ਪ੍ਰੀਤ ਨਹਿ ਜਾਏ ਬਖਾਨੀ, ਸ੍ਰੀ ਲੈਣਾ ਜੀ ਦੇ ਹਿਰਦੇ ਵਿੱਚ ਗੁਰੂ ਨਾਨਕ ਸਾਹਿਬ ਲਈ ਪ੍ਰੀਤ ਆ ਗਈ ਹੈ। ਕਵੀ ਜੀ ਕਹਿੰਦੇ ਮੈਥੋਂ ਇਹ ਜਵਾਨ ਨਾਲ ਦੱਸੀ ਨਹੀਂ ਜਾ ਸਕਦੀ। ਕੋ ਉਪਮਾ ਦਿਓ ਕਛ ਜਾਏ ਕਛ ਨਾ ਸਮਾਨੀ, ਮਹਾਰਾਜ ਦੀ ਜਿਨ ਨਾਲ ਜੋ ਪ੍ਰੀਤੀ ਕਰਦੀ ਉਹਦੇ ਸੰਬੰਧ ਮੈਂ ਕਿਹੜੀ ਉਪਮਾ ਦੇਵਾਂ, ਕੋਈ ਵੀ ਉਪਮਾ ਮਹਾਰਾਜ ਜਿਹੜੀ ਪ੍ਰੀਤੀ ਉਹਦੇ ਬਰਾਬਰ ਹੋ ਨਹੀਂ ਸਕਦੀ ਹੈ। ਅਲਪ ਪਤੰਗ ਮ੍ਰਿਗ ਕੀ ਜਾਨੀ, ਇਸੇ ਤਰ੍ਹਾਂ ਪਤੰਗੇ ਦੀ ਜੀਵੀ ਦੇ ਲਾਟ ਨਾਲ ਪ੍ਰੀਤੀ ਹੁੰਦੀ ਹੈ, ਉੱਥੇ ਉਹ ਸੜ ਮੱਚਦਾ ਹੈ ਪਤੰਗਾ, ਅਤੇ ਇਸੇ ਤਰ੍ਹਾਂ ਜਿਹੜਾ ਹਰਨ ਉਹਦੇ ਕੰਢੇੜੇ ਦੇ ਸ਼ਬਦ ਨਾਲ ਪ੍ਰੀਤੀ ਹੁੰਦੀ, ਉੱਥੇ ਉਹ ਸਿਰ ਦੇ ਦਿੰਦਾ ਹੈ। ਇਸ ਤਰ੍ਹਾਂ ਜਿਹੜੀ ਕੋਈ ਪਤੰਗੇ ਦੀ ਪ੍ਰੀਤੀ ਹੈ ਅਤੇ ਹਰਨ ਦੀ ਪ੍ਰੀਤੀ, ਉਹ ਵੀ ਕਹਿੰਦੇ ਅਲਪ ਜੀ ਜਾਣੀ ਜਾਂਦੀ ਹੈ, ਤੁੱਛ ਜੀ ਜਾਣੀ, ਨਿਕੰਮੀ ਜੀ ਜਾਣੀ ਜਾਂਦੀ ਹੈ। ਤਿੰਨ ਤੂਰਨ ਤਾ ਪਹਿਚਾਨੀ, ਉਹਨਾਂ ਦੇ ਨਾਲੋਂ ਵੀ ਇਹਨਾਂ ਦੀ ਜਿਹੜੀ ਪ੍ਰੀਤੀ ਉਹਦੇ ਵਿੱਚ ਬੜੀ ਕਾਹਲੀ ਪਛਾਣੀ ਜਾਂਦੀ ਹੈ। ਆਹ ਜਿਹੜਾ ਕੋਈ ਪਤੰਗ ਹੈ ਇਹ ਤਾਂ ਲੀਵੇ ਨੂੰ ਜਗਦਾ ਦੇਖ ਕੇ ਸ਼ਾਇਦ ਉਹ ਸੜਨ ਵਿੱਚ ਦੇਰੀ ਲਾਵੇ, ਅਤੇ ਕੰਢੇ ਹੇੜੇ ਦਾ ਸ਼ਬਦ ਸੁਣ ਕੇ ਮਰਨ ਹਰਨ ਜਿਹੜਾ ਉਹ ਸਿਰ ਦੇਣ ਵੱਲੋਂ ਸ਼ਾਇਦ ਥੋੜ੍ਹੀ ਬਹੁਤੀ ਢਿੱਲ ਮਾਰ ਕਰੇ। ਪਰ ਇਹਦੇ ਕਹਿੰਦੇ ਕੋਈ ਢਿੱਲ ਮਾਰਟ ਨਹੀਂ ਹੈ, ਉਹਨਾਂ ਨਾਲੋਂ ਵੀ ਜ਼ਿਆਦਾ ਕਹਿੰਦੇ ਕਾਹਲੀ ਪਛਾਣੀ ਜਾਂਦੀ ਹੈ। ਬਹੁਤ ਹੀ ਪ੍ਰੀਤੀ ਹੈ, ਮਰਨ ਤੋਂ ਕੋਈ ਡਰ ਪੈ ਨਹੀਂ ਹੈ। ਇਸ ਦੇਨ ਕੀ ਹੋਏ ਜੇ ਰਜਾਈ, ਭਲਾ ਗੁਰੂ ਨਾਨਕ ਸਾਹਿਬ ਜੀ ਦੀ ਆਗਿਆ ਹੋ ਜਾਵੇ ਪੁਰਸ਼ਾ, ਅੱਜ ਤੂੰ ਆਪਣਾ ਸੀਸਾ ਸੀਸ ਭੇਟਾ ਕਰਦੇ ਸਿਰ ਦੇ ਦੇ ਸਾਨੂੰ। ਪਲਕ ਮਾਤਰ ਕਬਹਿ ਨਾ ਬਿਲ ਮਾਈ, ਰਹਿਣਾ ਜੀ ਕਹਿੰਦੇ ਬਹੁਤਾ ਤਾਂ ਸਮਾਂ ਕੀ ਹੈ, ਪਲ ਮਾਤਰ ਆ ਜਿਹੜੀ ਅੱਖ ਦੀ ਪਲਕ ਜੀ ਖੁੱਲਦੀ ਮਿਰਚਦੀ ਹੁੰਦੀ ਹੈ, ਕਹਿੰਦੇ ਇਸ ਤਰ੍ਹਾਂ ਪਲ ਮਾਤਰ ਵੀ ਕਹਿੰਦੇ ਦੇਰੀ ਨਹੀਂ ਕਰਨਗੇ, ਸਿਰ ਦੋਣ ਵਾਸ ਨੂੰ ਵੀ ਤਿਆਰ ਹਨ ਆਪ ਜੀ। ਇੱਕ ਦਿਵਸ ਬੇਦੀ ਕੁੱਲ ਰਾਈ, ਇੱਕ ਦਿਨ ਦੀ ਗੱਲ ਹੈ, ਬੇਦੀਆਂ ਦੇ ਕੁੱਲ ਦੇ ਰਾਜਾ ਰੂਪ ਪ੍ਰਕਾਸ਼ ਗੁਰੂ ਗੁਰੂ ਨਾਨਕ ਸਾਹਿਬ ਜੀ, ਪੌਡੇ ਸਹਿਜਾ ਪਰ ਸੁਖਦਾਈ, ਜੋ ਸੁਖ ਦੇਣ ਵਾਲੀ ਸੇਜਾ ਹੈ ਜਾਂ ਸੁਖਦਾਈ ਸਤਿਗੁਰੂ ਜੀ ਸੇਜਾ ਉੱਪਰ ਸੋਹਣੇ ਪਣਗ ਉੱਪਰ ਲੇਟੇ ਹੋਏ ਸਨ। ਮਾਇਆ ਧਾਰ ਆਪ ਵੇਖਾ, ਇੱਧਰ ਜਿਹੜੀ ਪਰਮੇਸ਼ਰ ਦੀ ਮਾਇਆ ਹੈ, ਉਹਨੇ ਕਹਿੰਦੇ ਸੋਹਣਾ ਰੂਪ ਜਾਂ ਇਸਤਰੀ ਦਾ ਧਾਰਿਆ ਹੈ, ਕਮਲ ਬਿਲੋਚਨ ਰੂਪ ਵਿਸੇਖਾ, ਇਸ ਮਾਇਆ ਦੇ ਕਹਿੰਦੇ ਕਮਲ ਵਰਗੇ ਨੇਤਰ ਹਨ, ਜਿਹੜਾ ਸਰੂਪ ਹੈ ਵਿਸ਼ੇਸ਼ ਕਰਕੇ ਬੜਾ ਸੋਹਣਾ ਹੈ। ਮਨ ਮੈਂ ਭੂਖਨ ਝਲਕਤ ਅੰਗਾ, ਇਸ ਮਾਇਆ ਦੇ ਕਹਿੰਦੇ ਮਣੀਆਂ ਰੂਪ, ਜਿਹੜੇ ਮਣੀਆਂ ਵਾਲੇ ਭੂਖਣ ਗਹਿਣੇ ਹੈ ਪਾਏ ਹੋਏ, ਉਹ ਅੰਗਾਂ ਤੇ ਝਲਕਦੇ ਹਨ, ਲਿਸ਼ਕਦੇ ਹਨ, ਦਮਕਦੇ ਹਨ। ਵਸਤਰ ਕੁਸੁੰਬੀ ਬਣੇ ਸੁਰੰਗਾ, ਇਸ ਮਾਇਆ ਨੇ ਕਹਿੰਦੇ ਇਸ ਤਰ੍ਹਾਂ ਲਾਲ ਰੰਗ ਦੇ ਜਿਹੜੇ ਵਸਤਰ ਜੇ ਉਹ ਪਹਿਨੇ ਹੋਏ ਹੈ, ਬੜੇ ਸੋਹਣੇ ਰੰਗ ਦੇ ਬਣ ਰਹੇ ਹਨ। ਚਾਂਪਤ ਪਦ ਪੰਕਜ ਗੁਰ ਕੇਰੇ, ਜੇ ਗੁਰੂ ਨਾਨਕ ਸਾਹਿਬ ਪਣਗ ਉੱਪਰ ਪਏ, ਉੱਥੇ ਆ ਕੇ ਜਿਹੜੀ ਮਾਇਆ ਨਾ ਇਸ ਤਰ੍ਹਾਂ ਬਣ ਕੇ ਸਰੀਰ ਵਿੱਚ ਮਹਾਰਾਜ ਦੇ ਚਰਨਾਂ ਕਮਲਾਂ ਦੀ ਮੁੱਠੀ ਚਾਪੀ ਕਰੀ ਜਾ ਰਹੀ ਹੈ। ਸੇਵਾ ਕੀਨੀ ਭਾਉ ਕਨੇਰੇ, ਬਹੁਤ ਹੀ ਪ੍ਰੇਮ ਪਿਆਰ ਨਾਲ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਮੁੱਠੀ ਚਾਪੀ ਕਰਨ ਰੂਪੇ ਨੇ ਸੇਵਾ ਜੀ ਕੀਤੀ ਹੈ। ਲਹਿਣੇ ਤਤ ਛਿਨ ਬਿਜਨਾ ਲੀਨੇ, ਇੱਧਰ ਲਹਿਣਾ ਜੀ ਆਏ ਹਨ, ਬੜੀ ਛੇਤੀ ਆਪਣੇ ਹੱਥਾਂ ਵਿੱਚ ਪੱਖਾ ਜਾ ਲੈ ਰਿਹਾ ਹੈ। ਪੌਣ ਕਰਨ ਆਇਓ ਰਸ ਪੀਨੇ, ਰਸ ਵਿੱਚ ਪ੍ਰੇਮ ਵਿੱਚ ਭਿੱਜੇ ਹੋਏ ਲੀਨ ਹੋਏ ਆਪ ਜੀ ਹਵਾ ਚੱਲਣ ਲਈ, ਪੱਖਾ ਚੱਲਣ ਲਈ ਆ ਪਹੁੰਚੇ ਹਨ। ਭਿਖ ਸਰੂਪ ਕੋ ਮਨ ਬਿਸਮਾਇਓ, ਉਸ ਵੇਲੇ ਸੋਹਣਾ ਸਰੂਪ ਦੇਖ ਕੇ ਮਨ ਬੜਬੜੇ ਅਸ਼ਰਜੇ ਹੋ ਗਏ ਹਨ। ਲੈਣਾ ਜੀ ਕਛੂ ਨ ਜਾਣਿਓ ਗਇਓ ਲਜਾਇਓ, ਹਾਂ ਕਹਿੰਦੇ ਕੁਛ ਸਮਝਿਆ ਨਹੀਂ, ਬਹੁਤ ਲੱਜਾ ਜੇ ਸ਼ਹਿਰ ਜੇ ਹੋਏ ਹਨ। ਨਿਕਸ ਗਈ ਕਰ ਸੇਵਾ ਜਬ ਹੀ, ਇਸ ਤਰ੍ਹਾਂ ਜਿਹੜੀ ਮਾਇਆ ਹੈ ਮਹਾਰਾਜ ਜੀ ਮੁੱਠੀ ਚਾਪੀ ਦੀ ਸੇਵਾ ਜਾ ਕਰਕੇ ਉਹ ਘਰ ਦੇ ਦਰਵਾਜ਼ੇ ਰਾਹੀਂ ਬਾਹਰ ਜੀ ਨਿਕਲ ਗਈ। ਹੱਥ ਜੋੜ ਕੇ ਬੂਝਿਓ ਤਬ ਹੀ, ਸੇੜੇ ਸ੍ਰੀ ਲਹਿਣਾ ਜੀ ਨੇ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਜੀ ਤੋਂ ਪੁੱਛ ਲਿਆ ਹੈ, ਕੋ ਅੰਗਨਾ ਇਹ ਦਿਵਯ ਸਰੂਪਾ, ਇਹ ਕਿਹੜੀ ਮਾਤਾ ਸੀ, ਕਿਹੜੀ ਇਸਤਰੀ ਸੀ ਜਿਵੇਂ ਬਹੁਤ ਦੇਵਤਿਆਂ ਦਾ ਸੋਹਣਾ ਸਰੂਪ ਹੁੰਦਾ ਹੈ, ਦੇਵਤਿਆਂ ਦੇ ਸੋਹਣੇ ਸਰੂਪ ਵਾਲੀ ਸੀ ਇਹ। ਅਲੰਕਾਰ ਬਾਰ ਵੇਖ ਅਨੂਪਾ, ਨੇ ਜਿਹੜੇ ਗਹਿਣੇ ਸੀ ਉਹ ਬੜੇ ਸ੍ਰੇਸ਼ਟ ਤਾਰੇ ਹੋਏ ਸੀ, ਅਨੂਪਮ ਹੀ ਇਹਦਾ ਭੇਗ ਸੀ, ਲਵਾ ਸੀ ਬੜਾ ਅਨੋਖਾ ਹੀ ਸੀ। ਪਦ ਪੰਕਜ ਸੇਵਹਿ ਧਰ ਪਾਉ, ਬੜਾ ਪ੍ਰੇਮ ਧਾਰ ਕੇ ਮਹਾਰਾਜ ਜੀ ਦੇ ਚਰਨਾਂ ਕਮਲਾਂ ਦੀ ਇਹ ਸੇਵਾ ਕਰ ਰਹੀ ਸੀ। ਬੰਧਨ ਕਰ ਗਮਨੈ ਦਿਸ਼ਕਾਉ, ਬੜਾ ਮੱਥਾ ਟੇਕ ਕੇ ਕਿਸ ਤਰਫ ਨੂੰ ਚਲੀ ਗਈ ਹੈ। ਮੈਂ ਇੱਕ ਭਿਖੀ ਔਰ ਨਹ ਦੇਖੀ, ਬਾਕੀ ਮਹਾਰਾਜ ਗੱਲ ਹੋਰ ਵੀ ਇਹ ਚਰਜ ਹੈ, ਹੋਰ ਵੀ ਸਿੱਖ ਸੇਵਕ ਇੱਥੇ ਹੈ, ਇੱਕੋ ਇੱਕ ਜਿਹੜੀ ਇਹ ਹੈ ਨਾ ਆਈ ਸੀ ਮੁੱਠੀ ਚਾਬੀ, ਮੈਂ ਤਾਂ ਵੇਖੀ ਹੈ, ਹੋਰਨਾਂ ਨੂੰ ਕਿਸੇ ਨੇ ਦੇਖੀ, ਹੋਰਨਾਂ ਨੂੰ ਕੀ ਪਤਾ ਚੱਲਿਆ ਵੀ ਇਹ ਕੌਣ ਮੁੱਠੀ ਚਾਪੀ ਕਰਕੇ ਗਿਆ ਹੈ। ਉਰਮਹਿ ਅਚਰਜ ਭਇਓ ਵਿਸੇਖੀ, ਮੈਂ ਤਾਂ ਮਾਰਾ ਇਹਨੂੰ ਦੇਖ ਕੇ ਹਿਰਦੇ ਵਿੱਚ ਬੜਾ ਅਚਰਜਾ ਹੋ ਗਿਆ। ਸੁਣ ਕੇ ਸ੍ਰੀ ਬੇਦੀ ਕੁਲ ਕੇਤੂ, ਸ੍ਰੀ ਲਹਿਣਾ ਜੀ ਤੋਂ ਸੁਣ ਕੇ ਬੇਦੀਆਂ ਦੇ ਕੁਲ ਦੇ ਕੇਤੂ ਤੁਜਾਰੂ ਗੁਰੂ ਨਾਨਕ ਸਾਹਿਬ ਜੀ ਬੋਲੇ ਭੇਦ ਬਤਾਵਨ ਹੇਤੂ, ਸਾਰਾ ਭੇਦ ਦੱਸਣ ਵਾਸਤੇ ਆਪ ਜੀ ਮੁੱਖੋਂ ਬਚਨ ਬੋਲੇ ਹਨ। ਤੁਜ ਪਰ ਸ੍ਰੀ ਕਰਤਾਰ ਕਿਰਪਾਲਾ, ਮਹਾਰਾਜ ਕਹਿੰਦੇ ਲਹਿਣਾ ਜੀ ਤੇਰੇ ਉੱਪਰ ਜਿਹੜਾ ਸੰਸਾਰ ਦਾ ਕਰਤਾ ਹਰਤਾ ਵਾਹਿਗੁਰੂ ਹੈ ਉਹ ਬਹੁਤ ਦਿਆਲੂ ਕਿਰਪਾਲੂ ਹੈ। ਤਬ ਹੈ ਬਿਲੋਕਿਓ ਰੂਪ ਵਿਸਾਲਾ, ਇਹ ਕਹਿੰਦੇ ਜਿਹੜਾ ਸੋਹਣਾ ਸਰੂਪ ਅੱਜ ਤੇਨੇ ਵੇਖਿਆ ਹੈ, ਔਰ ਕਿਸੂ ਕੋ ਨਦਰ ਨ ਆਵੈ, ਇਹੋ ਜਿਹਾ ਜਿਹੜਾ ਸੋਹਣਾ ਸਰੂਪ ਜਿਹਦੇ ਤੂੰ ਦਰਸ਼ਨ ਕੀਤੇ ਹੋਰ ਕੋਈ ਆਮ ਮਨੁੱਖ ਨੂੰ ਇਹ ਦੇਖਣ ਨਜ਼ਰ ਵਿੱਚ ਨਹੀਂ ਆਉਂਦਾ ਹੈ, ਤਾਂ ਕੋ ਪਾਰ ਨ ਪਾਇਓ ਜਾਵੈ, ਇਹ ਜਿਹੜੀ ਆਈ ਸੀ ਨਾ ਇੱਥੇ ਕਹਿੰਦੇ ਇਹਦਾ ਹੱਦ ਬੰਨਾ ਨਹੀਂ ਪਾਇਆ ਜਾਂਦਾ ਵੀ ਇਹ ਕਿਹੋ ਜੀ ਹੈ। ਮਾਇਆ ਰੂਪ ਜਗਤ ਨਰ ਜੋ, ਕਹਿੰਦੇ ਇਹ ਮਾਇਆ ਰੂਪ ਧਾਰ ਕੇ ਆਈ ਸੀ ਜਿੰਨੇ ਵੀ ਸੰਸਾਰ ਦੇ ਲੋਕ ਹਨ, ਸਭ ਭਰਮਾਏ ਬਚੇ ਉਹਨਾਂ ਕੋ, ਸਭ ਇਹ ਮਾਇਆ ਨੇ ਭਰਮਾਏ ਭਟਕਾਏ ਤਾਂ ਕੋਈ ਨੀ ਬਚਿਆ, ਇਹਦੇ ਪਿੱਛੇ ਸਭ ਲੜ ਲੜ ਮਰਦੇ। ਦੋਹਰਾ ਸੋ ਆਵਤ ਇਸ ਹੇਤ ਤੇ, ਇਹ ਵੀ ਜਿਹੜੀ ਪਰਮੇਸ਼ਰ ਦੀ ਮਾਇਆ ਸਾਡੇ ਕੋਲ ਇਸ ਵਾਸਤੇ ਹਮੇਸ਼ਾ ਆਉਂਦੀ ਹੈ, ਦੁਆਦਸ਼ ਕੋਸ਼ਨ ਦੂਰ, ਅਸੀਂ ਇਹਨੂੰ ਦੂਰ ਰੱਖਿਆ ਵੀ ਤੂੰ ਨੇੜੇ ਨੀ ਰਹਿਣਾ ਹੈ, ਪਰੇ ਰਹਿਣਾ ਬਾਰਾਂ ਪਾਸੇ ਰਹਿਣਾ ਨੇੜੇ ਨਹੀਂ ਆਉਣਾ ਹੈ, ਇਹ ਕਦੇ ਕਦੇ ਉਹ ਮੱਥਾ ਟੇਕਦੀ ਮੁੱਠੀ ਚਾਪੀ ਕਰਦੀ ਕਿ ਮਹਾਰਾਜ ਮੈਨੂੰ ਹਜ਼ੂਰੀ ਵਿੱਚ ਸੇਵਾ ਬਖਸ਼ੋ, ਮੈਨੂੰ ਮਾਇਆ ਨੂੰ ਆਪਣੇ ਚਰਨੀ ਲਾਓ ਜੀ, ਰਹਿਤ ਹਮਾਰੇ ਪਾਸ ਤੇ, ਇਸ ਕਰਕੇ ਸਾਡੇ ਹੁਕਮ ਕਰਕੇ ਸਾਡੇ ਕੋਲੋਂ ਇਹ ਬਾਰਾਂ ਕੱਕੋ ਕਹਿੰਦੇ ਦੂਰ ਰਹਿੰਦੀ ਹੈ, ਇਹਨੂੰ ਦੂਰ ਰੱਖਿਆ ਹੋਇਆ ਪਰਮੇਸ਼ਰ ਦੀ ਮਾਇਆ ਨੂੰ। ਛਲ ਬਲ ਹੋਇਆ ਨਾ ਹਜੂਰ, ਇਹ ਜਿਸ ਵੇਲੇ ਹਜੂਰੀ ਵਿੱਚ ਆ ਜਾਂਦੀ ਹੈ ਫਿਰ ਇੱਥੇ ਆ ਕੇ ਸਾਡੇ ਕੋਲ ਤੋਂ ਛਲ ਫਰੇਬ ਤਾਂ ਹੁੰਦਾ ਨਹੀਂ ਹੈ, ਸਾਥੋਂ ਡਰਦੀ ਵੀ ਹੈ ਇਹ। ਚੌਪਈ ਰਹਿਓ ਚਹਿਤ ਹੈ ਨਿਕਟ ਕੁਚਾਲੀ, ਵੀ ਸ੍ਰੀ ਲਹਿਣਾ ਵਿੱਚ ਜਿਹੜੀ ਭੈੜੀ ਚਾਲ ਵਾਲੀ ਹੈ ਨਾ ਰੱਬ ਦੀ ਮਾਇਆ, ਸਾਡੇ ਕੋਲ ਪੱਕੇ ਤੌਰ ਤੇ ਸਾਡੇ ਚਰਨਾਂ ਵਿੱਚ ਰਿਹਾ ਚਾਹੁੰਦੀ ਹੈ। ਪਾਏ ਜਾਹ ਨਰ ਹੋਤ ਕੁਡਾਲੀ, ਵੇਖ ਲਾ ਵੀ ਲੈਣਾ ਜਿਸ ਮਾਇਆ ਨੂੰ ਪਾ ਕੇ ਮਨੁੱਖ ਹੋਰ ਹੀ ਤਰ੍ਹਾਂ ਦਾ ਢੰਗ ਦਾ ਹੋ ਜਾਂਦਾ, ਹੋਰ ਹੀ ਤਰ੍ਹਾਂ ਦਾ ਪੁੱਠਾ ਸਿੱਧਾ ਬੋਲਣ ਵਾਲਾ ਹੋ ਜਾਂਦਾ ਹੈ, ਹੋਰ ਤਰ੍ਹਾਂ ਦਾ ਇਹਦਾ ਸੁਭਾਅ ਹੋ ਜਾਂਦਾ ਹੈ ਮਨੁੱਖ ਦਾ। ਜਾਂ ਤੇ ਸੇਵ ਕਰਤ ਸੋ ਆਈ, ਹਾਂ, ਜਿਸ ਕਰਕੇ ਵੀ ਇਹ ਜਿਹੜੀ ਰੱਬ ਦੀ ਮਾਇਆ ਸਾਡੀ ਆ ਕੇ ਸੇਵਾ ਜੀ ਕਰਦੀ, ਮੁੱਠੀ ਚਾਪੀ ਕਰਦੀ ਹੈ। ਇਸ ਥਿਰ ਹੋਣ ਸਮੀਪ ਸਦਾਈ, ਮਹਾਰਾਜ ਤੁਹਾਡੀ ਹਜ਼ੂਰੀ ਵਿੱਚ ਮੈਂ ਪੱਕੇ ਤੌਰ ਤੇ ਟਿਕਾਂ, ਤੁਹਾਡੀ ਸੇਵਾ ਕਰਾਂ ਮੈਂ। ਦੁਤੀਯ ਸਰੂਪ ਧਰੈ ਹਮ ਜਬ ਹੀ, ਇਹ ਵੀ ਲੈਣਾ ਜੀ, ਜਦੋਂ ਅਸੀਂ ਆ ਸਰੂਪ ਬਦਲ ਕੇ ਦੂਸਰਾ ਸਰੂਪ ਧਾਰ ਲਾਂਗੇ, ਦੂਜਾ ਜਾਮਾ ਧਾਰਾਂਗੇ। ਖਸ਼ਟ ਕੋਸ ਪਰ ਸਥਿਤ ਹੋਇਆ ਤਬ ਹੀ, ਇਹ ਅਸੀਂ ਤੈਨੂੰ ਵੀ ਦੱਸ ਦਿੰਦੇ ਖੋਲ ਕੇ। ਫੇਰ ਕਹਿੰਦੇ ਦੂਸਰੇ ਜਾਮੇ ਵਿੱਚ ਇਸ਼ੇ ਕੋਹਾਂ ਸਾਥੋਂ ਪਰੇ ਰਹੇਗੀ। ਤ੍ਰਿਤੀਏ ਤਨ ਦਰ ਪਰ ਚੱਲ ਆਵੇ ਹੈ, ਸਾਡਾ ਤੀਸਰਾ ਜਾਮਾ ਹੋ ਗਿਆ, ਤੀਸਰੇ ਥਾਂ ਅਸੀਂ ਗੱਦੀ ਤੇ ਬੈਠ ਗਏ, ਫਿਰ ਵੀ ਇਹ ਜਿਹੜੀ ਮਾਇਆ ਦਰਵਾਜ਼ੇ ਤੇ ਚੱਲ ਕੇ ਆ ਕੇ ਖੜੀ ਹੋ ਜਾਵੇ। ਸੇਵ ਕਰ ਹੈ ਸਭ ਭਾਂਤ ਰਿਝਾਵੇ ਹੈ, ਕਹਿੰਦੇ ਗੁਰੂ ਕੇ ਲੰਗਰ ਦੀ ਸੇਵਾ ਕਰਕੇ ਸਭ ਤਰ੍ਹਾਂ ਕਰਕੇ ਤੀਜੇ ਜਾਮੇ ਵਿੱਚ ਸਾਨੂੰ ਇਹ ਖੁਸ਼ ਕਰ ਲਏਗੀ, ਕਿਉਂਕਿ ਗੁਰੂ ਅਮਰਦਾਸ ਮਹਾਰਾਜ ਦੀ ਹਜ਼ੂਰੀ ਵਿੱਚ ਜਿੰਨੀ ਇਹ ਕੋਈ ਸਿੱਖ ਸੰਗਤ ਹੈ ਉਹ ਤਰ੍ਹਾਂ ਤਰ੍ਹਾਂ ਦੀਆਂ ਹੋਰ ਰਸਤਾ ਵਸਤਾਂ ਲੈ ਕੇ ਦਰਵਾਜ਼ੇ ਅੱਗੇ ਖੜੀਆਂ ਰਹਿੰਦੀਆਂ ਸੀ ਗੱਡਿਆਂ ਵਿੱਚ ਲੱਦ ਕੇ, ਅਤੇ ਗੁਰੂ ਅਮਰਦਾਸ ਮਹਾਰਾਜ ਜੀ ਜਿੰਨਾ ਕੁ ਲੰਗਰ ਵਿੱਚ ਰਾਸਨ ਪਾਣੀ ਰਸਤ ਪਾਣੀ ਪੈਂਦਾ ਸੀ ਉਹਨਾਂ ਕਬੂਲ ਕਰਦੇ ਸਨ ਰੋਜ਼ ਦੀ ਰੋਜ਼, ਵਾਧੂ ਕੋਈ ਕੁਝ ਨਹੀਂ ਲੈਂਦੇ ਸਨ। ਅਤੇ ਰਾਤ ਨੂੰ ਵੀ ਵੱਜਦਾ ਖੁਜਦਾ ਜਿਹੜਾ ਅੰਨ ਹੈ ਉਹ ਜੇ ਤਾਂ ਵੱਜ ਜਾਣਾ, ਪਸ਼ੂਆਂ ਡੰਗਰਾਂ ਨੂੰ ਪਵਾ ਦੇਣਾ, ਜੇ ਫਿਰ ਵੀ ਬਹਿ ਜਾਣਾ, ਨਾਲ ਵਿਆਸਾ ਨਦੀ ਹੁੰਦੀ, ਦਰਿਆ ਹੁੰਦਾ, ਉਹਦੇ ਵਿੱਚ ਸੁਟਵਾ ਦੇਣਾ, ਭਾਂਡੇ ਮੂੰਹ ਦੇ ਮਾਰ ਕੇ ਅਤੇ ਫਿਰ ਵਿਰਾਜਣਾ ਹੈ। ਇਸ ਕਰਕੇ ਉਹ ਗੁਰੂ ਨਾਨਕ ਸਾਹਿਬ ਜੀ ਇਸ਼ਾਰੇ ਨਾਲ ਦੱਸੇ, ਜਦੋਂ ਸਾਡਾ ਤੀਜਾ ਰੂਪ ਹੋਊ ਫਿਰ ਇਹ ਜਿਹੜੀ ਮਾਇਆ ਹੈ ਨਾ, ਕਹਿੰਦੇ ਸਾਡੇ ਦਰਵਾਜ਼ੇ ਅੱਗੇ ਆ ਖੜੇਗੀ, ਰਸਤਾ ਬਸਤਾ ਰਸ ਸੰਗਤਾਂ ਲੈ ਕੇ ਉਹ ਮਾਇਆ ਦੀਆਂ ਆਉਂਦੀਆਂ ਰਸਤਾ ਬਸਤਾਂ ਹਨ, ਉਹ ਕਹਿੰਦੇ ਦਰਵਾਜ਼ੇ ਤੇ ਆ ਕੇ ਖੜੇਗੀ, ਮਹਾਰਾ ਅੰਦਰ ਪ੍ਰਵੇਸ਼ ਕਰੋ, ਮੈਨੂੰ ਅੰਦਰ ਵਾੜੋ ਜੀ। ਸੇਵ ਕਰ ਹੈ ਸਭ ਭਾਂਤ ਰਿਝਾਵੇ ਹੈ, ਕਹਿੰਦੇ ਤੀਜੇ ਰੂਪ ਵਿੱਚ ਸਾਡੀ ਕਹਿੰਦੇ ਲੰਗਰ ਦੀ ਸੇਵਾ ਕਰਕੇ ਨਾ ਸਾਨੂੰ ਖੁਸ਼ ਕਰ ਲਏਗੀ ਇਹ ਮਾਇਆ। ਧਰੈ ਚਤੁਰਥੀ ਜਬ ਹਮ ਦੇਹੀ, ਇਹ ਵੀ ਲੈਣਾ, ਜਿਸ ਵੇਲੇ ਅਸੀਂ ਤੀਸਰਾ ਚੌਥਾ ਜਾਮਾ ਧਾਰਨ ਕਰ ਲਾਂ, ਚੌਥੇ ਥਾਂ ਹੋਵਾਂਗੇ। ਚੌਹਦਾਰ ਪਰਵਿਰਸ਼ ਆਵੇ ਇਹੀ, ਫਿਰ ਵੀ ਇਹ ਜਿਹੜੀ ਇਹ ਪਰਮੇਸ਼ਰ ਦੀ ਮਾਰਾ, ਇਹ ਕਹਿੰਦੇ ਚਾਰੇ ਦਰਵਾਜ਼ਿਆਂ ਤੋਂ ਐ ਆ ਕੇ ਇੱਕ ਪ੍ਰਵੇਸ਼ ਹੋ ਜਾਏਗੀ, ਹਰ ਪਾਸੇ ਦੀ ਕਹਿੰਦੇ ਮਾਇਆ ਅੰਦਰ ਪ੍ਰਵੇਸ਼ ਹੋ ਜਾਏਗੀ। ਉਹ ਹਰਿਮੰਦਰ ਸਾਹਿਬ ਗੁਰੂ ਰਾਮਦਾਸ ਸਾਹਿਬ ਦਰਬਾਰ ਵਿੱਚ ਤੁਸੀਂ ਦੇਖੋ ਜਿੱਧਰੋਂ ਕਿੱਧਰੋਂ ਹਰ ਇੱਕ ਦੇ ਹੱਥ ਵਿੱਚ ਰੁਪਈਏ ਫੜੇ ਹੁੰਦੇ ਹੈ, ਢੇਰ ਲੱਗਿਆ ਪਿਆ ਹੁੰਦਾ ਮਹਾਰਾਜ ਦੇ ਉੱਥੇ ਹਮੇਸ਼ਾ। ਇਹ ਕਹਿੰਦੇ ਆ ਚੌਥੇ ਸਰੂਪ ਦੇ ਵਿੱਚ ਜਦੋਂ ਅਸੀਂ ਹੋਵਾਂਗੇ ਫਿਰ ਚਾਰੇ ਦਰਵਾਜ਼ਿਆਂ ਰਾਹੀਂ ਰੱਬ ਦੀ ਮਾਇਆ ਕਹਿੰਦੇ ਪ੍ਰਵੇਸ਼ ਹੋ ਜਾਏਗੀ, ਉਦੋਂ ਉਹਨੂੰ ਗ੍ਰਹਿਣ ਕਰ ਲਾ ਵੀ ਜਿੰਨੇ ਮਰਜ਼ੀ ਆ ਕੇ ਤੂੰ ਮੱਥੇ ਟੇਕ ਲਾ, ਜਿੰਨੀ ਮਰਜ਼ੀ ਸਫਲ ਕਰ ਲੈ, ਕਰੋੜਾਂ ਰੁਪਈਏ ਉੱਥੇ ਭੇਟਾ ਹੁੰਦੇ ਹਨ। ਇਸ ਪ੍ਰਕਾਰ ਸਭ ਭੇਦ ਬਤਾਵਾ, ਇਸ ਤਰ੍ਹਾਂ ਲੈਣਾ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਅਗਲੇ ਜਾਮਿਆਂ ਵਿੱਚ ਜਿਵੇਂ ਇਹ ਮਾਇਆ ਨੂੰ ਗ੍ਰਹਿਣ ਕਰਨਾ ਚਰਨੀ ਲਾਉਣਾ ਹੈ, ਉਹ ਸਾਰਾ ਖੋਲ੍ਹ ਕੇ ਭੇਦ ਦੱਸ ਦਿੱਤਾ ਹੈ। ਸੁਣ ਲੈਣਾ ਹਿਰਦੇ ਹਰ ਖਾਵਾ, ਲੈਣਾ ਜੀ ਸੁਣ ਕੇ ਹਿਰਦੇ ਚ ਬੜੇ ਖੁਸ਼ ਹੋਏ ਆ ਵੀ ਵੇਖੋ ਰੱਬ ਦੀ ਮਾਇਆ ਨੂੰ ਮਹਾਰਾ ਨੇੜੇ ਨਹੀਂ ਲੱਗਣ ਦਿੰਦੇ, ਬਾਰਾਂ ਕੋ ਪਰੇ ਰੱਖਦੇ। ਬਾਰਾਂ ਕੋ ਦਾ ਪਰੇ ਰੱਖਣਾ ਵੀ ਮਨ ਵਿੱਚ ਨਹੀਂ ਮੰਦ ਮਾਇਆ ਦਾ ਖਿਆਲ ਆਉਣਾ, ਬੁੱਧੀ ਅੰਦਰ ਕੋਈ ਇਹੋ ਜਿਹੇ ਵਿਚਾਰ ਜਿਹੜੇ ਨਿਰਣੇ ਆ ਵੀ ਮਾਇਆ ਇੰਨੀ ਇਕੱਠੀ ਕੀਤੀ ਆਪਾਂ ਇੰਨੀ ਹੋਰ ਇਕੱਠੀ ਕਰਾਂਗੇ, ਉਹ ਬੁੱਧੀ ਵਿੱਚ ਨਿਰਣਾ ਹੁੰਦਾ ਨਾ ਮਨੁੱਖ ਦਾ, ਮਨ ਵਿੱਚ ਫੁਰਨੇ ਹੁੰਦੇ ਆ ਵੀ ਆਪਾਂ ਕੋੜ ਜੋਰੇ ਲਾ ਕਰੋ ਸਹਿਜ ਕਟੇਲਾ ਕੋੜ ਧਾਵੈ। ਇਸੇ ਤਰ੍ਹਾਂ ਅੱਖਾਂ ਨੂੰ ਨਾਲ ਦੇਖ ਕੇ ਮਾਇਆ ਜੀ ਅਸੀਂ ਖੁਸ਼ ਹੋ ਜਾਂਦੇ ਹਾਂ, ਕੰਨਾਂ ਨਾਲ ਮਾਇਆ ਦੀ ਗੱਲ ਸੁਣ ਕੇ ਖੁਸ਼ ਹੁੰਦੇ ਹਾਂ, ਅਤੇ ਇਸੇ ਤਰ੍ਹਾਂ ਜਵਾਨ ਨਾਲ ਵੀ ਮਾਇਆ ਦੀਆਂ ਗੱਲਾਂ ਕਰਕੇ ਖੁਸ਼ ਹੁੰਦੇ। ਇਹਦੇ ਰਾਹੀਂ ਮਾਇਆ ਦਾ ਸੁਆਦ ਜਿਹੜਾ ਤਰ੍ਹਾਂ ਤਰ੍ਹਾਂ ਦਾ ਉਹ ਰਸਨਾ ਰਾਹੀਂ ਛਕ ਛਕਾ ਕੇ ਲੈਂਦੇ ਹਾਂ। ਪੈਰਾਂ ਨਾਲ ਵੀ ਮਾਇਆ ਵੱਲ ਨਹੀਂ ਚੱਲਦੇ, ਹੱਥਾਂ ਨਾਲ ਵੀ ਭੱਜ ਭੱਜ ਮਾਇਆ ਨੂੰ ਫੜਦੇ। ਕਹਿੰਦੇ ਇਸ ਤਰ੍ਹਾਂ ਜਿਹੜੇ ਪੰਜ ਕਰਮ ਇੰਦਰੇ, ਪੰਜ ਗਿਆਨ ਇੰਦਰੇ, ਦਸ ਇਹ ਅਤੇ ਮਨ ਅਤੇ ਬੁੱਧ ਇਹ ਬਾਰਾਂ, ਅਤੇ ਜਿਹੜਾ ਬਾਰਾਂ ਤੋਂ ਪਰੇ ਰੱਖਣਾ ਨਾ ਮਾਇਆ ਨੂੰ, ਇਹ ਹੈ ਬਾਰਾਂ ਕੋ ਰੱਖਣਾ। ਕਿਉਂ ਕਹਿੰਦੇ ਇਸ ਤਰ੍ਹਾਂ ਇਹ ਵੀ ਇਹ ਬਾਰਾਂ ਕੋ ਅਸੀਂ ਰੱਖੀ ਹੋਈ ਹੈ, ਪੰਜ ਕਰਮ ਇੰਦਰੇ, ਪੰਜ ਗਿਆਨ ਇੰਦਰੇ, ਮਨ ਤੇ ਬੁੱਧ ਨੂੰ ਪਰੇ ਰੱਖਿਆ ਹੋਇਆ ਹੈ। ਭਰਿਓ ਪ੍ਰੇਮ ਔਰ ਸੇਵਾ ਕਰਹੀ, ਇਸ ਤਰ੍ਹਾਂ ਰਹਿਣਾ ਜਿਹਦੇ ਹਿਰਦੇ ਵਿੱਚ ਪ੍ਰੇਮ ਪਿਆਰ ਭਰਿਆ ਹੋਇਆ ਤੇ ਬਹੁਤ ਹੀ ਸੇਵਾ ਕਰ ਰਹੇ ਹਨ। ਨਹੀਂ ਅਹੰਤਾ ਰੰਚਕ ਧਰਹੀ, ਥੋੜੇ ਮਾਤਰ ਵੀ ਆਪਣੇ ਮਨ ਦੇ ਵਿੱਚ ਕੋਈ ਹੰਗਤਾ ਮਮਤਾ ਮੈਂ ਮੇਰੀ ਜੀ ਧਾਰਨੀ ਕਰਦੇ ਵੀ ਅਸੀਂ ਵੀ ਕੁਝ ਹੈਗੇ ਹਾਂ। ਇਸ ਵਿਦ ਦਿਵਸ ਬਤੀਤੇ ਕੇਤੇ, ਇਸ ਤਰ੍ਹਾਂ ਸ੍ਰੀ ਲਹਿਣਾ ਜੀ ਨੂੰ ਜਦੋਂ ਗੁਰੂ ਨਾਨਕ ਸਾਹਿਬ ਦੀ ਸੇਵਾ ਕਰਦਿਆਂ ਕੁਝ ਕੁ ਦਿਨ ਬੀਤੇ ਹਨ। ਕਰ ਹੈ ਸਦਨ ਹੈ ਕਾਰਜ ਜੇਤੇ, ਜਿਤਨੇ ਗੁਰੂ ਘਰ ਦੇ ਕੰਮ ਕਾਰ ਹੈ ਸਾਰੇ ਅੱਗੇ ਹੋ ਕੇ ਲੈਣਾ ਜੀ ਕਰਦੇ ਕਰਾਉਂਦੇ ਹਨ। ਇੱਕ ਸਮੇਂ ਧਰਮਸ਼ਾਲਾ ਮਾਹੀ, ਇੱਕ ਦਿਨ ਦੀ ਗੱਲ ਹੈ, ਗੁਰੂ ਨਾਨਕ ਸਾਹਿਬ ਜੀ ਜੋ ਧਰਮਸ਼ਾਲਾ ਹੈ, ਧਰਮ ਦੀ ਜਗ੍ਹਾ ਜਿੱਥੇ ਕਥਾ ਕੀਰਤਨ ਹੁੰਦਾ ਹੈ, ਰੁਜਰ ਪ੍ਰਿਅੰਕ ਡਸਾਵਾ ਤਾਹੀ, ਦੀਵਾਨ ਦੀ ਸਮਾਪਤੀ ਤੋਂ ਬਾਅਦ ਆਪ ਜੀ ਨੇ ਉਹ ਧਰਮਸ਼ਾਲਾ ਦੇ ਵੀ ਸੋਹਣਾ ਪਣਗ ਡਹਾਇਆ ਹੋਇਆ ਸੀ। ਤੇ ਪਰ ਪੌਡੇ ਹੁਤੇ ਗੁਸਾਈ, ਜਗਤ ਦੇ ਮਾਲਕ ਉਹ ਪਣਗ ਦੇ ਉੱਪਰ ਆਪ ਜੀ ਲੇਟੇ ਹੋਏ ਸਨ। ਲਹਿਣਾ ਸੀਤਲ ਪੌਣ ਚੁਲਾਈ, ਲਹਿਣਾ ਜੀ ਹੱਥ ਵਿੱਚ ਪੱਖਾ ਲੈ ਕੇ ਠੰਡੀ ਹਵਾ ਚੱਲ ਰਹੇ ਸਨ। ਹਲਤ ਹੁਤੇ ਪਦ ਪੰਕਜ ਦੋ, ਲਹਿਣਾ ਜੀ ਕੀ ਦੇਖ ਰਹੇ ਆ ਵੀ ਗੁਰੂ ਨਾਨਕ ਸਾਹਿਬ ਦੇ ਲਿਟਿਆ ਹੋਇਆ ਦੋਵੇਂ ਜਿਹੜੇ ਚਰਨ ਹੈ ਉਹ ਹਿਲਚੁਲ ਹੋ ਰਹੇ, ਹਿਲ ਜਲ ਰਹੇ ਹਨ। ਜਿਨਕੇ ਆਹ ਸਮੀਪ ਨਕੋ, ਜਿਨ੍ਹਾਂ ਮਹਾਰਾਜ ਦੇ ਚਰਨਾਂ ਦੇ ਨੇੜੇ ਤੇੜੇ ਤਾਂ ਹੈ ਨਹੀਂ ਹੈ, ਪਰ ਫਿਰ ਵੀ ਲਹਿਣਾ ਜੀ ਨੂੰ ਦਿਸ ਰਹੇ ਵੀ ਚਰਨ ਬਹੁਤ ਹਿਲ ਚੁਲ ਰਹੇ ਹਨ। ਇਹ ਵੀ ਲੋਕ ਲਹਿਣਾ ਬਿਸ ਮਾਨੇ, ਇਸ ਤਰ੍ਹਾਂ ਮਹਾਰਾਜ ਦੇ ਚਰਨਾਂ ਨੂੰ ਹਿਲਦਿਆਂ ਚੁਲਦਿਆਂ ਦੇਖ ਕੇ ਸ੍ਰੀ ਲਹਿਣਾ ਜੀ ਬਹੁਤ ਅਚਰਜੇ ਹੋ ਗਏ ਹਨ। ਦੁਆ ਕਰ ਜੋਰੇ ਬਚਨ ਬਖਾਨੇ, ਚਲਦਿਆਂ ਚਲਦਿਆਂ ਦੋਵੇਂ ਹੱਥ ਜੋੜੇ ਤਿਉਂ ਬਚਨ ਕਿਹਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ, ਕਿਹ ਕਾਰਨ ਪਦ ਪੰਕਜ ਦੋਈ, ਗੁਰੂ ਨਾਨਕ ਸਾਹਿਬ ਆਪ ਪਣਗ ਉੱਪਰ ਲੇਟੇ ਹੋਏ ਕੀ ਕਾਰਨ ਆਪਦੇ ਦੋਵੇਂ ਜਿਹੜੇ ਚਰਨ ਹਨ, ਚੰਚਲ ਹੋਤ ਆਪ ਤੇ ਸੋਈ, ਆਪਣੇ ਆਪ ਹੀ ਮਹਾਰਾਜ ਚੰਚਲ ਹੋਈ, ਆਪਣੇ ਆਪ ਹੀ ਚਰਨ ਹਿੱਲੀ ਜੁੱਲੀ ਜਾਂਦੇ ਹਨ। ਕੋਈ ਨਾ ਪਿਖਿਅਤ ਜਿਨ ਹੈ ਸਮੀਪਾ, ਜਿਨ੍ਹਾਂ ਚਰਨਾਂ ਦੇ ਨੇੜੇ ਤੇੜੇ ਤੱਕ ਮਹਾਰਾਜ ਦੇਖਿਆ ਨਹੀਂ ਜਾਂਦਾ। ਸੁਣ ਬੋਲੇ ਬੇਦੀ ਕੁਲ ਦੀਪਾ, ਲਹਿਣਾ ਜੀ ਤੋਂ ਸੁਣ ਕੇ ਬੇਦੀਆਂ ਦੇ ਕੁਲ ਦੇ ਪ੍ਰਕਾਸ਼ ਕਰੂ ਗੁਰੂ ਨਾਨਕ ਸਿਉਂ ਬੋਲੇ ਹਨ, ਤੂੰ ਹੈ ਮੇਰੋ ਪਰਮ ਪਿਆਰੋ। ਕਹਿਣ ਲੱਗੇ ਹੇ ਵੀ ਲੈਣਾ ਤੂੰ ਸਾਡਾ ਬਹੁਤ ਮਹਾਨ ਪਿਆਰਾ ਸੇਵਕ ਹੈ, ਜਾਂ ਤੇ ਸਭ ਹੀ ਭੇਦ ਉਚਾਰੋ, ਇਸ ਕਰਕੇ ਅੰਦਰਲਾ ਜਿਹੜਾ ਸਾਰਾ ਗੁੱਝਾ ਭੇਦ ਤੈਨੂੰ ਅਸੀਂ ਦੱਸਦੇ ਹਾਂ। ਅਮਰ ਬ੍ਰਿੰਦ ਛੁਐ ਛੁਐ ਜੁਗ ਪਾਈ, ਕਹਿੰਦੇ ਸਵਰਗ ਦੇ 33 ਕਰੋੜ ਦੇਵਤਾ ਉਹ ਮਹਾਰਾਜ ਦੇ ਸਾਡੇ ਚਰਨਾਂ ਨੂੰ ਛੋ ਛੋ ਕੇ ਮੱਥੇ ਟੇਕ ਟੇਕ ਕੇ ਜਾ ਰਹੇ, ਬੰਧਨ ਕਰ ਕਰ ਸਦਨ ਸਿਧਾਈ, ਨਮਸਕਾਰਾਂ ਕਰਕੇ ਬਾਰੋ ਬਾਰੀ ਆਪਣੇ ਘਰ ਵੱਲ ਨੂੰ ਇਹ ਜਾ ਰਹੇ ਦੇਵਤੇ। ਆਵਹਿ ਮਿਲ ਕਰ ਕਬ ਕਬ ਸਾਰੇ, ਲੈਣਾ ਜੀ ਕਦੇ ਕਦੇ ਜਿੰਨੇ 33 ਕਰੋੜ ਦੇਵਤੇ ਆ ਬ੍ਰਹਸਪਤ ਇੰਦਰ ਦੇਵਤੇ ਸਵੇਰ ਸਾਵੇ ਚੱਲ ਕੇ ਆ ਜਾਂਦੇ, ਗੁਪਤ ਰੂਪ ਨਰ ਨਾਹੇ ਨਿਹਾਰੇ, ਗੁਪਤ ਰੂਪ ਵਿੱਚ ਹੀ ਆਉਂਦੇ ਆ, ਮਨੁੱਖ ਨੀ ਇਹਨਾਂ ਨੂੰ ਦੇਖ ਸਕਦੇ ਹਨ, ਇਹਨਾਂ ਦਾ ਪਰਛਾਵਾਂ ਬਾਕੀ ਇਹਨਾਂ ਦਾ ਸਰੀਰ ਪੰਜਾਂ ਤੱਤਾਂ ਦਾ ਨਹੀਂ ਹੁੰਦਾ, 4 ਤੱਤਾਂ ਦਾ ਹੁੰਦਾ, 33 ਤੱਤ ਨਹੀਂ ਹੁੰਦਾ ਇਹਨਾਂ ਦੇ ਅੰਦਰ। ਸੁਣ ਕਹਿ ਸਤ ਸਤ ਪ੍ਰਭ ਸੋਉ, ਇਸ ਤਰ੍ਹਾਂ ਲਹਿਣਾ ਜੀ ਨੇ ਸੁਣ ਕੇ ਕਿਹਾ ਮਹਾਰਾਜ ਸਤ ਹੈ ਸਤ ਹੈ, ਆਪ ਜੀ ਦੇ ਬਚਨ ਬਿਲਕੁਲ 16 ਸੱਚ ਹੈ। ਬੰਦਤ ਭਾ ਪਦ ਪੰਕਜ ਦੋ, ਫਿਰ ਦੇਵਤਿਆਂ ਵਾਂਗ ਆਪ ਗੁਰੂ ਲੈਣਾ ਜੀ ਨੇ ਮੇਰੇ ਦੋਵੇਂ ਚਰਨਾਂ ਨੂੰ ਕਮਲਾਂ ਨੂੰ ਮੱਥਾ ਟੇਕਿਆ ਵੀ ਧੰਨ ਹੈ ਮਹਾਰਾਜ ਦੇ ਚਰਨ ਜਿਨ੍ਹਾਂ ਨੂੰ ਦੇਵਤੇ ਵੀ ਪਰਸਰੇ ਮੱਥੇ ਟੇਕ ਰਹੇ ਪਰਮ ਪ੍ਰੇਮ ਜਾਗਿਓ ਉਰ ਮਾਹੀ ਫਿਰ ਤਾਂ ਲੈਣਾ ਜੀ ਦੇ ਹਿਰਦੇ ਵਿੱਚ ਮਹਾਰਾਜ ਦੇ ਵਾਸਤੇ ਬਹੁਤਾ ਪ੍ਰੇਮ ਪਿਆਰ ਹਿਰਦੇ ਵਿੱਚ ਪ੍ਰਗਟ ਹੋਇਆ ਪ੍ਰਕਾਸ਼ ਹੋਇਆ ਹੈ ਰੰਗਿਓ ਰੰਗ ਭਗਤ ਮਨ ਜਾਹੀ ਇਹਨਾਂ ਦਾ ਮਨ ਪ੍ਰੇਮਾ ਭਗਤੀ ਦੇ ਰੰਗ ਵਿੱਚ ਬਹੁਤ ਹੀ ਰੰਗਿਆ ਗਿਆ ਇੱਕ ਮਨ ਹੋਇ ਪੜ੍ਹ ਹੈ ਗੁਰਬਾਣੀ ਲੈਣਾ ਜੀ ਜਦੋਂ ਵੀ ਗੁਰਬਾਣੀ ਪੜ੍ਹਦੇ ਇੱਕ ਮਨ ਹੋ ਕੇ ਕਾਗਰ ਮਨ ਹੋ ਕੇ ਪੜ੍ਹਦੇ ਸੁਣ ਹੈ ਗੁਣ ਹੈ ਕੀਰਤ ਚਿਤ ਮਾਨੀ ਮੇਰੇ ਇਸ ਤਰ੍ਹਾਂ ਬਾਣੀ ਨੂੰ ਸੁਣਦੇ ਵੀ ਸਰੋਤਾ ਬਣ ਕੇ ਬਾਣੀ ਦੀ ਗੁਣਾ ਕੀ ਵਿਚਾਰ ਵੀ ਕਰਦੇ ਹੈ ਤੇ ਵਿਚਾਰ ਕਰਕੇ ਚਿੱਤ ਵਿੱਚ ਉਹਦਾ ਚੰਗੀ ਤਰ੍ਹਾਂ ਮਾਨੀ ਕੀ ਮੰਨਣ ਵੀ ਕਰਦੇ ਹੈ ਬਾਣੀ ਤੇ ਭਰੋਸਾ ਵੀ ਕਰਦੇ ਵੀ ਜੋ ਬਾਣੀ ਕਹਿ ਰਹੀ ਯਥਾਰਥ ਹੈ ਸੱਚ ਹੈ ਸੋਲਾ ਆਨੇ ਵਾਹਿਗੁਰੂ ਕੋ ਸਿਮਰਨ ਕਰਹੀ ਇਸ ਤਰ੍ਹਾਂ ਨਾਲ ਨਾਲ ਜਦੋਂ ਬਾਣੀ ਤੋਂ ਪੂਰੀ ਹੋ ਜਾਂਦੀ ਹੈ ਫਿਰ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਵੀ ਕਰਨ ਲੱਗ ਪੈਂਦੇ ਹਨ ਉਮਗ ਉਮਗ ਮੁਖ ਸੁਜਸ ਉਚਾਰਹੀ ਹੈ ਉਛੜ ਉਛੜ ਕੇ ਚਾ ਉਰ ਸ਼ਾਹ ਨਾ ਮਹਾਰਾਜ ਦਾ ਸਰੀਰ ਜਸ ਉਚਾਰਨ ਕਰਦੇ ਹੈ ਸਾਵਧਾਨ ਹੋ ਕੇ ਜਸ ਕਰਦੇ ਹਨ ਚੀਤ ਪ੍ਰੀਤ ਕੀ ਰੀਤ ਨਿਆਰੀ ਕਵੀ ਸੰਤੋਖ ਸਿੰਘ ਜੀ ਕਹਿੰਦੇ ਹੈ ਚਿੱਤ ਦੀ ਪ੍ਰੀਤੀ ਦੀ ਜਿਹੜੀ ਰੀਤੀ ਆ ਉਹ ਤਾਂ ਕਹਿੰਦੇ ਨਿਆਰੀ ਹੁੰਦੀ ਵੱਖਰੀ ਹੁੰਦੀ ਹੈ ਲਿਵ ਲਾਗੀ ਨਿਸ ਦਿਨ ਸੁਖਕਾਰੀ ਸੁਖ ਦੇਣ ਵਾਲੀ ਜਿਹੜੀ ਬਿਰਤੀ ਹੈ ਲੈਵਾ ਉਹ ਦਿਨੇ ਲਾਤ ਲੱਗੀ ਰਹਿੰਦੀ ਆਪ ਜੀ ਕਰਤੇ ਉਹ ਸੇਵਾ ਸਮਾਂ ਬਿਤਾਵੇ ਹੈ ਇਸ ਤਰ੍ਹਾਂ ਸ੍ਰੀ ਲੈਣਾ ਜੀ ਜਿਹੜਾ ਸੇਵਾ ਕਰਦਿਆਂ ਹੋਇਆ ਆਪਣਾ ਸਮਾਂ ਹੈ ਉਹਨੂੰ ਬਤੀਤ ਕਰਦੇ ਹੈ ਜਗ ਕਾਰਜ ਕੋ ਹਿਰਦੇ ਨ ਆਵੇ ਹੈ ਜਿਹੜੇ ਸੰਸਾਰ ਦੇ ਕੰਮ ਧੰਦੇ ਉਹ ਹਿਰਦੇ ਵਿੱਚ ਬਿਲਕੁਲ ਯਾਦ ਹੀ ਨੀ ਚੇਤੇ ਨਹੀਂ ਆਉਂਦੇ ਇਸ ਵਿਧ ਬਾਸੁਰ ਕਿਤੇ ਬਿਤਾਏ ਇਸ ਤਰ੍ਹਾਂ ਸ੍ਰੀ ਲੈਣਾ ਜੀ ਨੇ ਸੇਵਾ ਕਰਦਿਆਂ ਹੋਇਆ ਕੁਝ ਕੁ ਦਿਨ ਬਤੀਤ ਕੀਤੇ ਹਨ ਚਰਨ ਕਮਲ ਮਨ ਭੌਰ ਲੁਭਾਏ ਆਪ ਜੀ ਦਾ ਜਿਹੜਾ ਮਨ ਹੈ ਕਹਿੰਦੇ ਮਹਾਰਾਜ ਦੇ ਚਰਨਾਂ ਕੌਲਾਂ ਉੱਪਰ ਭੋਰੇ ਵਾਂਗ ਲਵਾਏ ਮਨ ਹੋ ਰਿਹਾ ਹੈ ਬੈਠੇ ਹੁਤੇ ਬੇਦ ਕੁਲ ਦੀਪਾ ਇੱਕ ਦਿਨ ਦੀ ਗੱਲ ਹੈ ਬੇਦੀਆਂ ਦੇ ਕੁਲ ਦੇ ਪ੍ਰਕਾਸ਼ ਗੁਰੂ ਗੁਰੂ ਨਾਨਕ ਸਾਹਿਬ ਆਪਣੀ ਮੌਜ ਵਿੱਚ ਬੈਠੇ ਹੋਏ ਸਨ ਪਾਉ ਪਲੋਸਤ ਹੋਏ ਸਮੀਪਾ ਤੁਸੀਂ ਲੈਣਾ ਜੀ ਚੂਰੀ ਵਿੱਚ ਬੈਠ ਕੇ ਆਪ ਜੀ ਦੇ ਚਰਸਾਂ ਨੂੰ ਝਸਰੇ ਮੁੱਠੀ ਚਾਪੀ ਕਰੀ ਜਾ ਰਹੇ ਸਨ ਕਰ ਪਰਸਿਓ ਪਿੰਡਰੀ ਜਬ ਦੇਖੀ ਜਦੋਂ ਮਹਾਰਾਜ ਨੇ ਹੱਥ ਜਾ ਛਿਹਾਇਆ ਤੇ ਇਸ ਤਰ੍ਹਾਂ ਜਿਹੜੀਆਂ ਚਰਨਾਂ ਦੇ ਉੱਪਰ ਪਿੰਜਣੀਆਂ ਜੀਆਂ ਦੇਖੀਆਂ ਲੱਤਾਂ ਦੀਆਂ ਜਿਨ ਕੋ ਲੱਗੀ ਝਰੀਟ ਵਿਸੇਖੀ ਪਿੰਜਣੀਆਂ ਉੱਪਰ ਵਿਸ਼ੇਸ਼ ਕਰਕੇ ਬਹੁਤ ਝਰੀਟਾਂ ਜੀਆਂ ਲੱਗੀਆਂ ਤੱਕੀਆਂ ਆਪ ਜੀ ਨੇ ਬੂਝਿਓ ਲਹਿਣੇ ਦੁਆਕਾਰ ਬੰਦੇ ਲਹਿਣਾ ਜੀ ਨੇ ਇਸ ਤਰ੍ਹਾਂ ਦੋਵੇਂ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਜੀ ਤੋਂ ਫਿਰ ਪੁੱਛ ਲਿਆ ਕਿਸ ਬਿਧ ਕੰਟਕ ਲੱਗੇ ਮੁਕੰਦੇ ਮੁਕਤੀ ਦਾਤਾ ਮੈਂ ਦੇਖ ਰਿਹਾ ਆਪ ਜੀ ਦੇ ਚਰਨਾਂ ਵਿੱਚ ਕੰਡੇ ਵੀ ਵੱਜੇ ਹੋਏ ਤੇ ਹਲਤਾਂ ਦੀਆਂ ਪਿੰਜਣੀਆਂ ਉੱਪਰ ਝੀਟਾਂ ਜੀਆਂ ਵੀ ਬਹੁਤ ਵੱਜੀਆਂ ਕਿਵੇਂ ਲੱਗ ਗਈਆਂ ਵਹਿਰ ਕਹੂੰ ਅਸ ਠੌਰ ਨ ਮਾਹੀ ਮਾਰਾ ਬਾਹਰ ਬਾਹਰ ਇਹੋ ਜਿਹੀ ਤਾਂ ਕੋਈ ਜਗ੍ਹਾ ਹੀ ਨਹੀਂ ਹੈ ਗਮਨੇ ਪ੍ਰਭੂ ਆਪ ਕਬ ਨਾਹੀ ਮਾਰਾ ਦੇਖਦਾ ਆਪ ਇਹੋ ਜਿਹੀ ਕੋਈ ਜਗ੍ਹਾ ਤਾਂ ਗਏ ਨੀ ਵੀ ਜਿੱਥੇ ਬਹੁਤੇ ਕੰਡੇ ਹੋਣ ਜਾਂ ਬਹੁਤੇ ਝਾੜ ਝੂੜ ਹੋਵੇ ਉੱਥੇ ਉਹ ਝੀਟਾਂ ਜੀਆਂ ਲੱਗਣ ਅਬ ਲਾਗੀ ਹੈ ਪਰ ਹੈ ਲਿਖਾਈ ਇਹ ਤਾਂ ਝੀਟਾਂ ਜੀਆਂ ਕੰਡੇ ਜੇ ਹੁਣੇ ਮਾਰਾ ਵੱਜੇ ਹੋਏ ਲੱਗਦੇ ਮੈਨੂੰ ਕਿਹ ਕਾਰਨ ਮੁਝ ਦੇ ਹੋ ਬਤਾਈ ਇਹਦੇ ਵਿੱਚ ਕੀ ਕਾਰਨ ਹੈ ਇਹ ਗੁਰੂ ਨਾਨਕ ਸਾਹਿਬ ਮੈਨੂੰ ਖੋਲ ਕੇ ਦੱਸ ਦੇਵੋ ਸੁਣ ਕੇ ਸ੍ਰੀ ਗੁਰ ਗਿਰਾ ਅਲਾਈ ਸ੍ਰੀ ਲਹਿਣਾ ਜੀ ਤੋਂ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕਿਹਾ ਹੈ ਇੱਕ ਅਯਾਲੀ ਅਜਾ ਚਰਾਈ ਸ੍ਰੀ ਲਹਿਣਾ ਜੀ ਬਾਹਰ ਬਾਹਰ ਇੱਕ ਕਹਿੰਦੇ ਅਯਾਲੀ ਬੱਕਰੀਆਂ ਚਾਰ ਰਿਹਾ ਹੈ ਦੋਹਰਾ ਅਜਾੜਾ ਮਨ ਇਕਾਂਤ ਹੋਇ ਪ੍ਰੀਤ ਯੁਤ। ਅਜਾੜੀ ਹੈ ਕਹਿੰਦੇ ਮਨ ਨੂੰ ਇਕਾਗਰ ਕਰਕੇ ਬੜੀ ਪ੍ਰੀਤੀ ਨਾਲ ਪੜ ਹੈ ਸੋਹਲਾ ਸੋਏ, ਜਿਹੜੀ ਸਾਡੇ ਮੁਖ ਤੋਂ ਸੋਹਲਾ ਬਾਣੀ ਉਚਾਰਨ ਕੀਤੀ ਹੈ, ਕਹਿੰਦੇ ਉਹ ਸੋਹਲੇ ਦੀ ਬਾਣੀ ਪ੍ਰੀਤੀ ਕਰਕੇ ਪੜਦਾ ਹੈ, ਨਾਲੇ ਬੱਕਰੀਆਂ ਚਾਰਦਾ ਹੈ। ਕੰਟਕ ਚਾਰ ਅਪਾਰ ਜਹਿ, ਜਿੱਥੇ ਕਹਿੰਦੇ ਉਹ ਬਾਹਰ ਬਾਹਰ ਕਹਿੰਦੇ ਬੜੇ ਕੰਡਿਆਂ ਵਾਲੇ ਝਾੜ ਝੂੜ ਜੇ ਹੈ ਨਾ, ਫਿਰਤ ਪ੍ਰੇਮ ਮਹਿ ਹੋਏ, ਪ੍ਰੇਮ ਵਿੱਚ ਸੋਹਲੇ ਦੀ ਬਾਣੀ ਪੜਦਾ ਉਹ ਫਿਰਦਾ ਹੈ। ਚੌਪਈ ਹੋਇ ਸੁਮੀਪ ਵਿਚਰੋ ਤੇ ਸੰਗਾ, ਲੈਣਾ ਜੀ ਜਿੱਥੇ ਕੋਈ ਮਨ ਚਿਤ ਲਾ ਕੇ ਸੋਹਲੇ ਦੀ ਬਾਣੀ ਪੜਦਾ ਉੱਥੇ ਅਸੀਂ ਉਹਦੇ ਨਾਲ ਨਾਲ ਹੁੰਦੇ ਹਾਂ। ਲਗਨੇ ਦਿਓ ਨ ਕੰਟਕ ਅੰਗਾ, ਹਾਂ ਜਿੱਥੇ ਕੋਈ ਸੋਹਲਾ ਬਾਣੀ ਪੜੇ ਪ੍ਰੀਤੀ ਨਾਲ ਉਹਦੇ ਫਿਰ ਅਸੀਂ ਕੰਡੇ ਵੀ ਨੀ ਲੱਗਣ ਦੇ, ਚੀਟਾਂ ਵੀ ਨੀ ਲੱਗਣ ਦਿੰਦੇ ਹਾਂ ਸੇਵਕ ਦੇ, ਤਾਹਾਂ ਝਰੀਟ ਲੱਗੀ ਇਹੋ ਜਾਨਾ ਹੋ। ਇਸ ਕਰਕੇ ਉਹਦਾ ਸਾਡੇ ਚਰਨਾਂ ਵਿੱਚ ਧਿਆਨ ਹੈ, ਇਹ ਕਹਿੰਦੇ ਸਾਡੇ ਚਰਨਾਂ ਚ ਕੰਡੇ ਲੱਗਦੇ, ਸਾਨੂੰ ਚੀਟਾਂ ਲੱਗ ਰਹੀਆਂ ਉਸ ਦੀਆਂ। ਲਹਿਣੇ ਸਾਚ ਬਚਨ ਮਮ ਮਨ ਹੋ, ਇਹ ਲਹਿਣਾ ਜੀ ਸਾਡੇ ਜਿਹੜੇ ਬਚਨ ਹੈ ਨਾ ਉਹ ਸੱਚੇ ਮੰਨ ਲਓ, ਵੀ ਉਹ ਉੱਥੇ ਸੋਹਲਾ ਬਾਣੀ ਪੜਦਾ ਹੈ, ਸਾਡਾ ਧਿਆਨ ਤਰਦਾ, ਜਿਸ ਕਰਕੇ ਸਾਰਾ ਕੁਛ ਉਸ ਦੁੱਖ ਸੁੱਖ ਸਾਨੂੰ ਹੀ ਹੋ ਰਿਹਾ ਹੈ। ਪੜ ਹੈ ਸੋਹਲਾ ਜੋ ਕਿਤ ਕੋ, ਇਹ ਲੈਣਾ ਜੀ ਸੱਚ ਕਹਿੰਦੇ ਜਿੱਥੇ ਮਰਜ਼ੀ ਕੋਈ ਸੋਹਲੇ ਬਾਣੀ ਦਾ ਪਾਠ ਕਰੇ ਤੇ ਸਮੀਪ ਨਿਸ਼ਚੈ ਮੈਂ ਹੋ, ਇਹ ਭਰੋਸਾ ਕਰ ਲੈ ਵੀ ਉਹਦੇ ਕੋਲ ਅਸੀਂ ਜ਼ਰੂਰ ਹਾਜ਼ਰ ਨਾਜ਼ਰ ਹੁੰਦੇ, ਇਸੇ ਕਰਕੇ ਮਰਜ਼ਾਦਾ ਸੋਹਲੇ ਬਾਣੀ ਦੀ ਹੈ ਵੀ ਉਹ ਇਸ਼ਨਾਨਾ ਵਗੈਰਾ ਕਰਕੇ ਪਣਗ ਵੱਲੀ ਸਿਰਾਣੇ ਵੱਲੀ ਮੁੱਖ ਕਰਕੇ ਅਤੇ ਫਿਰ ਉਹਨੂੰ ਪੜ੍ਹਨਾ ਹੈ। ਇਹ ਨਹੀਂ ਵੀ ਹੈ ਜਿੱਧਰ ਨੂੰ ਸਾਡੀਆਂ ਲੱਤਾਂ ਜੀਆਂ ਕੀਤੀਆਂ ਹੁੰਦੀਆਂ ਉੱਧਰ ਨੂੰ ਅਸੀਂ ਕਰਕੇ ਪੜ੍ਹੀਏ, ਜਾਂ ਕਈ ਲੇਤੇ ਹੀ ਪੜ੍ਹਦੇ ਨੇ ਕਿ ਚੱਲ ਬਾਣੀ ਪੜ੍ਹਨੀ ਹੈ, ਕਿਉਂਕਿ ਮਹਾਰਾਜ ਉਸ ਵੇਲੇ ਹਾਜ਼ਰ ਨਾਜ਼ਰ ਹੁੰਦੇ, ਇਸ ਕਰਕੇ ਵੀ ਸਿਰਹਾਣੇ ਵੱਲ ਨੂੰ ਮੁੱਖ ਕਰਨਾ ਵੀ ਮਹਾਰਾਜ ਸਿਰਹਾਣੇ 'ਤੇ ਹੋਣ ਸਤਿਕਾਰ ਨਾਲ। ਸੋ ਇਸ ਤਰ੍ਹਾਂ ਇਹ ਮਹਾਰਾਜ ਕਹਿੰਦੇ ਵੀ ਜਿੱਥੇ ਵੀ ਕੋਈ ਇਹ ਸ਼ਰਧਾ ਭਾਵਨਾ ਨਾਲ ਪੜਦਾ ਉੱਥੇ ਅਸੀਂ ਹਾਜ਼ਰ ਹੁੰਦੇ ਹਾਂ, ਸੁਣਦੇ ਹਾਂ ਇਹ ਸੋਹਲੇ ਦੀ ਬਾਣੀ। ਅਸ ਕਹਿ ਪੁੰਨ ਇੱਕ ਸਿੱਖ ਹਕਾਰਾ, ਇਸ ਤਰ੍ਹਾਂ ਦੇ ਬਚਨ ਕਹਿ ਕੇ ਫਿਰ ਇੱਕ ਸਿੱਖ ਨੂੰ ਮਹਾਰਾਜ ਨੇ ਆਵਾਜ਼ ਜੀ ਦੇ ਕੇ ਬੁਲਾਇਆ, ਤੇ ਸੋ ਬੋਲੇ ਮੁਖ ਉਦਾਰਾ। ਮੁਕਤੀ ਦੇਣ ਵਿੱਚ ਗੁਰੂ ਨਾਨਕ ਸਾਹਿਬ ਬਹੁਤ ਸਖੀ ਦਾਤੇ, ਉਸ ਸੇਵਕ ਨੂੰ ਬਚਨ ਬੋਲੇ। ਅਮਕਾ ਜੋ ਥਲ ਤਹਾਂ ਅਯਾਲਾ, ਸੇਵਕ ਜਿਹੜਾ ਬਾਹਰ ਬਾਹਰ ਇੱਕ ਫਲਾਨਾ ਬਖਰਾ ਜਾ ਥਾਂ ਹੈ, ਅਜਾ ਚਰਾਵਤ ਪ੍ਰੇਮ ਵਿਸਾਲਾ, ਉੱਥੇ ਵੀ ਇੱਕ ਅਜਾਲੀ ਬਹੁਤ ਪ੍ਰੇਮ ਦੇ ਨਾਲ ਬਾਣੀ ਪੜਦਾ ਬੱਕਰੀਆਂ ਝਾਰ ਰਿਹਾ ਹੈ। ਜਾਵਹੁ ਤੁਮ ਤੇ ਨਿਕਟ ਨਿਹਾਰੀ, ਸਾਡਾ ਵੀ ਬਚਨ ਮੰਨ ਕੇ ਉਹਦੇ ਕੋਲ ਚਲਾ ਜਾ ਤੇ ਉਹਨੂੰ ਦੇਖ ਕੇ ਆਖ, ਆਦਰ ਯੁਕਤ ਸੁਆਏ ਹਕਾਰੀ, ਉਹਨੂੰ ਵੀ ਬੜੇ ਸਤਿਕਾਰ ਦੇ ਲਫ਼ਜ਼ ਕਹਿ ਕੇ ਨਾ ਤੇ ਸਾਡੇ ਕੋਲ ਉਹਨੂੰ ਸੱਦ ਕੇ ਲੈ ਆਈ ਨੂੰ। ਆਏ ਸਪਾਏ ਗਯੋ ਸਿੱਖ ਤੇਹਵਾ, ਗੁਰੂ ਮਹਾਰਾਜ ਦੀ ਆਗਿਆ ਪਾ ਕੇ ਜਿਹੜਾ ਸਿੱਖ ਸੇ ਉੱਥੇ ਚਲਿਆ ਗਿਆ। ਅਜਾ ਚਰਾਏ ਅਯਾਲੀ ਜਿਹਵਾ, ਉਹ ਜਿਹੜਾ ਅਯਾਲੀ ਆ ਬੱਕਰੀਆਂ ਚਾਰ ਰਿਹਾ ਤੇ ਸੋਹਲੇ ਬਾਣੀ ਦਾ ਪਾਠ ਕਰੀ ਜਾ ਰਿਹਾ, ਤੇ ਬਿਲੋਕ ਬੋਲਿਓ ਮ੍ਰਿਦ ਬਾਣੀ, ਉੱਥੇ ਪਹੁੰਚ ਕੇ ਜਿਹੜਾ ਸੇਵਕ ਬਹੁਤ ਹੀ ਨਰਮਤਾ ਨਾਲ ਬਚਨ ਬੋਲਿਆ ਹੈ। ਤੁਝ ਹੈ ਹਕਾਰਤ ਗੁਰ ਗੁਣ ਖਾਨੀ, ਵੀ ਜਾਲੀ ਬੱਕਰੀਆਂ ਦੇ ਚਰਾਵੇ ਗੁਣਾਂ ਦੇ ਖਾਣ ਗੁਰੂ ਨਾਨਕ ਸਾਹਿਬ ਜੀ ਤੈਨੂੰ ਆਪਣੇ ਕੋਲ ਬੁਲਾ ਰਹੇ। ਸੁਣ ਕਰ ਚੱਲਿਓ ਸਿੱਖ ਕੇ ਸਾਥ, ਜਿਹੜਾ ਅਜਾਲੀ ਬੱਕਰੀਆਂ ਦਾ ਚਰਾਵਾ ਸੁਣ ਕੇ ਸਿੱਖ ਦੇ ਨਾਲ ਚੱਲ ਪਿਆ ਹੈ। ਆਏ ਨਿਵਾਯੋ ਜੁਗ ਪਗ ਮਾਥਾ, ਅਜਾਲੀ ਨੇ ਆ ਕੇ ਮਹਾਰਾਜ ਦੇ ਦੋਵੇਂ ਚਰਨਾਂ ਤੇ ਮੱਥਾ ਝੁਕਾ ਦਿੱਤਾ। ਕਿਰਪਾ ਦ੍ਰਿਸ਼ਟ ਕੋ ਦੇਖ ਗੁਸਾਈ, ਕਿਰਪਾ ਦੀ ਮਿਹਰ ਭਰੀ ਨਿਗਾਹ ਨਾਲ ਵੇਖ ਕੇ ਉਹ ਅਯਾਲੀ ਵੱਲੀ ਸਤਿਗੁਰੂ ਜੀ ਦੇ, ਤੇ ਅਯਾਲ ਸੋ ਗੇਰਾ ਅਲਾਈ, ਅਯਾਲੀ ਦੇ ਤਾਈ ਉਹ ਮਹਾਰਾਜ ਨੇ ਬਚਨ ਕਿਹਾ ਹੈ। ਦੋਹਰਾ ਸੋਵਨ ਸਮੈ ਬਖਾਨੀ, ਵੀ ਅਯਾਲੀ ਇਹ ਜਿਹੜਾ ਤੂੰ ਸੋਹਲੇ ਬਾਣੀ ਦਾ ਪਾਠ ਦਿਨੇ ਕਰੀ ਜਾਂਦਾ ਫਿਰਦਾ ਫਿਰਾਂਦਾ, ਇਹ ਰਾਤ ਨੂੰ ਕਰਿਆ ਕਰ। ਕੰਠ ਸੋਹਲਾ ਜੋਏ, ਤੂੰ ਇਹ ਸੋਹਲੇ ਬਾਣੀ ਨੂੰ ਕੰਠ ਕੀਤਾ ਨਾ, ਜਵਾਨੀ ਯਾਦ ਕੀਤਾ, ਦਿਨੇ ਨਾ ਪੜਿਆ ਕਰ, ਰਾਤ ਨੂੰ ਸੌਣ ਲੱਗੇ। ਅੱਗੇ ਪੜਿਆ ਕਰ। ਅੰਧਕ ਖੁਸ਼ੀ ਬਹੁਰ ਕਰੀ, ਇਸ ਤਰ੍ਹਾਂ ਦੇ ਬਚਨ ਕਹਿ ਕੇ ਉਹ ਯਾਰੀ ਉੱਪਰ ਮਹਾਰਾ ਨੇ ਬਹੁਤ ਹੀ ਖੁਸ਼ੀ ਵੀ ਕੀਤੀ। ਦਵੈਤ ਹਿਰਦੈ ਤੇ ਖੋਏ, ਹਿਰਦੇ ਵਿੱਚੋਂ ਜਿਹੜੀ ਦਵੈਤ ਭਾਵ ਸੀ, ਚਿੱਤਾ ਆਪਣਾ ਬਿਲਕੁਲ ਹੀ ਗਵਾ ਦਿੱਤਾ ਹੈ। ਚੌਪਈ ਸੁਣ ਅਯਾਲ ਨੇ ਬਿਨੈ ਉਚਾਰੀ, ਉਸ ਵੇਲੇ ਅਯਾਲੀ ਨੇ ਸੁਣ ਕੇ ਮਹਾਰਾਜ ਅੱਗੇ ਬੇਨਤੀ ਕੀਤੀ, ਆਪ ਜਾ ਹੋਏ ਰਜਾਏ ਤੁਮਾਰੀ, ਗੁਰੂ ਨਾਨਕ ਸਾਹਿਬ ਹੁਣ ਜਿਵੇਂ ਆਪ ਜੀ ਦੀ ਆਗਿਆ ਹੋਵੇਗੀ, ਤਾਂ ਮੈਂ ਕਰ ਹਾਂ ਧਰ ਉਰ ਪ੍ਰੀਤੀ, ਮੈਂ ਮਹਾਰਾ ਮੇਰੇ ਦੇਹ ਚ ਪ੍ਰੀਤੀ ਧਾਰ ਕੇ ਕਰਾਂਗਾ, ਸੋਹਿਲਾ ਦਾ ਬਾਣੀ ਦਾ ਰਾਤ ਨੂੰ ਪਾਠ ਕਰਿਆ ਕਰਾਂਗਾ, ਸੋਈ ਲਖੋ ਸ਼ਾਂਤ ਦਾ ਰੀਤੀ, ਕਿਉਂਕਿ ਉਹੀ ਰੀਤੀ ਜਿਹੜੀ ਮੈਨੂੰ ਤੁਸੀਂ ਉਸਨੂੰ ਮੈਂ ਸ਼ਾਂਤੀ ਦੇਣ ਵਾਲੀ ਜਾਣਦਾ ਹਾਂ। ਨਿਕਟ ਜੇ ਨਰ ਭੇ ਬਿਸਮੇ ਤਬ ਹੀ, ਜਿਹੜੇ ਮਹਾਰਾਜ ਦੇ ਕੋਲ ਇਸ ਤਰ੍ਹਾਂ ਬਚਨ ਸੁਣ ਰਹੇ ਸੀ, ਅਜਾਲੀ ਦੱਸ ਰਿਹਾ ਸੀ, ਤੇ ਉਹ ਮਹਾਰਾਜ ਕਹਿ ਰਹੇ ਰਾਤ ਨੂੰ ਪੜਿਆ ਸੀ, ਉਹ ਸੇਵਕ ਸੁਣ ਕੇ ਬੜੇ ਅਚਰਜ ਹੋ ਰਹੇ। ਧਰ ਹੈ ਗੁਰੂ ਪਰ ਸ਼ਰਧਾ ਸਭ ਹੀ, ਫੇਰ ਤਾਂ ਗੁਰੂ ਨਾਨਕ ਸਾਹਿਬ ਉੱਪਰ ਬਹੁਤ ਹੀ ਸ਼ਰਧਾ ਰੱਖ ਰਹੇ ਆ, ਵੀ ਵੇਖੋ ਜਿੱਥੇ ਬਾਣੀ ਦਾ ਪਾਠ ਹੁੰਦਾ ਉੱਥੇ ਮਹਾਰਾਜ ਆਪ ਹਾਜ਼ਰ ਨਾਜ਼ਰ ਹੁੰਦੇ। ਵਿਖਿਓ ਲੋਚਨ ਕਾਰਨ ਜੋਈ, ਕਿਉਂਕਿ ਨੇਤਰਾਂ ਦੇ ਸਾਹਮਣੇ ਸਾਰਾ ਕਾਰਨ ਦੇਖ ਗਿਆ, ਕੰਡੇ ਵੀ ਦੇਖ ਲਏ, ਝੀਟਾਂ ਵੀ ਮਹਾਰਾਜ ਦੇ ਪੰਜਰੀਆਂ ਬੱਜੀਆਂ ਜੀਆਂ ਦੇਖ ਲਈਆਂ, ਫਿਰ ਤਾਂ ਸਭ ਨੂੰ ਸੱਚ ਆ ਹੀ ਗਿਆ ਹੈ। ਦ੍ਰਿੜ ਪ੍ਰਤੀਤ ਹਿਰਦੈ ਮਹਿ ਹੋਈ, ਸਾਰਿਆਂ ਸੇਵਕਾਂ ਦੇ ਹਿਰਦੇ ਵਿੱਚ ਪੱਕਾ ਹੀ ਯਕੀਨ ਹੋ ਗਿਆ ਵੀ ਜਿੱਥੇ ਬਾਣੀ ਕੋਈ ਪੜ੍ਹਦਾ ਮਨ ਚਿਤ ਲਾ ਕੇ ਮਹਾਰਾਜ ਉੱਥੇ ਹਾਜ਼ਰ ਨਾਜ਼ਰ ਹੁੰਦੇ। ਪੜ ਹੈ ਸੋਹਿਲਾ ਸੋਵਨ ਕਾਲਾ, ਇਸ ਕਰਕੇ ਸਾਰੇ ਜਿਹੜੇ ਗੁਰਸਿੱਖ ਹੈ ਸੌਣਦੇ ਸਮੇਂ ਸੋਹਲੇ ਬਾਣੀ ਦਾ ਪਾਠ ਪੜ੍ਹਦੇ ਹੈ। ਹਿਰਦੈ ਧਰ ਕੇ ਧਿਆਨ ਵਿਸਾਲਾ, ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਵਿਸ਼ੇਸ਼ ਕਰਕੇ ਧਿਆਨ ਧਰਕੇ, ਤਿਨਕਾ ਹੋਇ ਸਤਿਗੁਰ ਰਖਵਾਲਾ, ਕਵੀ ਜੀ ਕਹਿੰਦੇ ਜਿਹੜੇ ਉਹ ਧਿਆਨ ਕਰਕੇ ਮਹਾਰਾਜ ਦਾ ਸੋਹਲੇ ਦਾ ਪਾਠ ਕਰਦੇ, ਗੁਰੂ ਨਾਨਕ ਸਾਹਿਬ ਉਹਨਾਂ ਦੀ ਰੱਖਿਆ ਕਰਨ ਵਾਲੇ ਫਿਰ ਹੁੰਦੇ ਹਨ। ਵਿਘਨ ਸਰਬ ਦੇ ਦੂਰ ਨਿਵਾਰਾ, ਜਿਹੜੇ ਕੋਈ ਵਿਘਨ ਕਲੇਸ਼ ਸੁੱਤਿਆਂ ਪਿਆਂ ਨੂੰ ਪੈਣ ਵਾਲੇ ਉਹ ਸਾਰੇ ਮਹਾਰਾਜ ਜਿਹੜਾ ਕਹਿੰਦੇ ਉਹਨੂੰ ਦੂਰ ਕਰ ਦਿੰਦੇ, ਸੁੱਤਿਆਂ ਕੋਈ ਵਿਘਨ ਨਹੀਂ ਪੈਂਦਾ ਹੈ, ਕੋਈ ਮਾੜੀਆਂ ਰੂਹਾਂ ਜਿਹੜਾ ਕੋਈ ਸੋਹਲੇ ਦਾ ਪਾਠ ਕਰ ਲੈਂਦੇ ਉਹਨਾਂ ਨੂੰ ਨਹੀਂ ਘੇਰਦੀਆਂ ਹਨ। ਜੇ ਕੋਈ ਇਹੋ ਜਿਹੀ ਜਗ੍ਹਾ ਹੈ ਜਿੱਥੇ ਕੋਈ ਮਾੜੀਆਂ ਰੂਹਾਂ ਨਿਵਾਸ ਜਾ ਕਰਦੀਆਂ ਜ਼ਿਆਦਾ ਉੱਥੇ ਹੈ, ਉੱਥੇ ਮਰਜ਼ਾਦਾ ਵੀ ਤਿੰਨ ਵਾਰੀ ਸੋਹਲੇ ਦਾ ਪਾਠ ਕਰਕੇ ਮਨ ਚਿਤ ਲਾ ਕੇ ਅਰਦਾਸ ਕਰਕੇ ਪੈ ਜਾਓ, ਕੁਛ ਨਹੀਂ ਹੁੰਦਾ ਹੈ। ਤੀਨ ਬਰਖ ਜਬ ਇਸ ਬਿਦ ਬੀਤੀ, ਇਸ ਤਰ੍ਹਾਂ ਜਦੋਂ ਤਿੰਨ ਕੁ ਸਾਲ ਲੰਘੇ, ਤੀਨ ਸਾਲ, ਤੀਨ ਬਰਖ ਜਬ ਇਸ ਬਿਦ ਬੀਤੀ, ਲਹਿਣਾ ਜੀ ਨੂੰ ਸੇਵਾ ਕਰਦਿਆਂ ਕਰਦਿਆਂ ਜਦੋਂ ਤਿੰਨ ਸਾਲ ਪੂਰੇ ਹੋ ਗਏ, ਲਹਿਣਾ ਸੇਵ ਕਰੇ ਯੁੱਤ ਪ੍ਰੀਤੀ, ਫਿਰ ਵੀ ਲਹਿਣਾ ਜੀ ਬਹੁਤ ਪ੍ਰੀਤੀ ਸਹਿਤ ਉਸੇ ਤਰ੍ਹਾਂ ਸੇਵਾ ਕਰਦੇ ਨੇ। ਕਈ ਵਾਰੀ ਜਦੋਂ ਬਹੁਤਾ ਸੇਵਾ ਜਾ ਕਰਦਿਆਂ ਹੋਏ ਮਨ ਵਿੱਚੋਂ ਉਹ ਜਿਹੜੀ ਪ੍ਰੀਤੀ ਜੀ ਖਤਮ ਹੋ ਜਾਂਦੀ, ਫਿਰ ਇਸ ਤਰ੍ਹਾਂ ਜੀ ਮੈਨੂੰ ਬੁੱਧਾ ਚਿੱਟੀ ਜੀ ਭਰਨ ਲੱਗ ਜਾਂਦਾ ਵੀ ਕਿੱਥੇ ਫਸ ਗਿਆ, ਉਹ ਵੀ ਕਈ ਵਾਰੀ ਮਨ ਵਿੱਚ ਖਿਆਲ ਉੱਠਣ ਲੱਗ ਜਾਂਦੇ ਆ। ਪਰ ਇੱਧਰ ਲਹਿਣਾ ਜੀ ਉਹ ਦਿਖਾ ਰਹੇ ਵੀ ਜਿਹੜਾ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੇ ਉਹ ਸਾਰਾ ਆਪਣੇ ਇਹਨਾਂ ਰਾਹੀਂ ਦਿਖਾਉਣਾ ਸੀ ਵੀ ਜਿਹੜਾ ਸੇਵਾ ਕਰਨ ਵਾਲਾ ਹੈ ਇਹਨਾਂ ਵਾਂਗ ਉਹਦੇ ਅੰਦਰ ਪ੍ਰੀਤੀ ਹੋਣਾ ਸਹੀ ਹੈ, ਫਰਕ ਨਾ ਹੋਵੇ। ਉਹਨ ਨਿਕੇਤ ਸੁਧ ਲੈਨੇ ਕਾਰਨ ਜੀ, ਪੁੰਨ ਨਿਕੇਤ ਸੁਧ ਲੈਨੇ ਕਾਰਨ, ਆਪਣੇ ਘਰ ਦੀ ਖਬਰ ਸਾਰ ਲੈਣ ਵਾਸਤੇ, ਆਇਸ ਦੀਨੀ ਦੰਬ ਬਿਦਾਰਨ, ਜੋ ਪਖੰਡ ਨੂੰ ਨਾਸ ਕਰਨ ਵਾਲੇ ਗੁਰੂ ਨਾਨਕ ਸਾਹਿਬ ਉਹਨਾਂ ਨੇ ਆਗਿਆ ਕਰਦੇ ਵੀ ਸ੍ਰੀ ਲਹਿਣਾ ਜੀ ਖਡੂਰ ਸਾਹਿਬ ਚਲੇ ਜਾਓ, ਆਪਣੇ ਘਰ ਦੀ ਖਬਰ ਸਾਰ ਲਓ, ਸੁਣ ਨਿਦੇਸ਼ ਪ੍ਰਭ ਜਾਏ ਨ ਮੋਰੀ। ਹਾਂ, ਇਸ ਤਰ੍ਹਾਂ ਆਗਿਆ ਸੁਣ ਕੇ ਮਹਾਰਾਜ ਦੀ, ਫਿਰ ਆਪ ਜੀ ਤੋਂ ਮੋੜੀ ਤਾਂ ਹੁਣ ਜਾ ਨਹੀਂ ਸਕਦੀ। ਬੰਦੇ ਪਦ ਪੰਕਜ ਕਰ ਜੋਰੀ, ਹਾਂ, ਸ੍ਰੀ ਲਹਿਣਾ ਜੀ ਨੇ ਦੋਵੇਂ ਜਿਹੜੇ ਹੱਥ ਜੋੜ ਕੇ ਚਰਨਾ ਕਮਲਾਂ ਤੇ ਮੱਥਾ ਟੇਕਿਆ ਹੈ। ਗਮਨਿਓ ਪੰਥ ਹਿਰਦੇ ਧਰ ਧਿਆਨਾ, ਹਿਰਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਧਿਆਨ ਤਰਕੇ ਸਰੂਪ ਦਾ ਤੇ ਰਸਤੇ ਵਿੱਚ ਚੱਲ ਪਏ ਹਨ। ਮਨ ਥਿਰ ਕਿੰਚਿਤ ਨਾ ਹਿੰਡਲਾਨਾ, ਮਨ ਕਹਿੰਦੇ ਥੋੜੇ ਮਾਤਰ ਵੀ ਡੁਲਾਇਆ ਨਹੀਂ ਹੈ, ਧਿਆਨ ਵਿੱਚ ਉਸੇ ਤਰ੍ਹਾਂ ਜੁੜਿਆ ਹੋਇਆ। ਕ੍ਰਮ ਕਰ ਪਹੁੰਚ ਪਹੁੰਚ ਖਡੂਰ ਮਝਾਰਾ। ਨੰਬਰਵਾਰ ਰਹਿਤਾਂ ਦਾ ਕਰਦੇ ਕਰਦੇ ਸ੍ਰੀ ਖਡੂਰ ਸਾਹਿਬ ਜਾ ਪਹੁੰਚੇ। ਪ੍ਰਵਿਰਸ਼ਿਓ ਸਦਨ ਮਿਲਿਓ ਪਰਵਾਰਾ। ਇਸ ਤਰ੍ਹਾਂ ਕਹਿੰਦੇ ਘਰ ਵਿੱਚ ਪ੍ਰਵੇਸ਼ ਹੋਇਆ, ਸਾਰਾ ਪਰਿਵਾਰ ਮਿਲਿਆ ਜੁਲਿਆ ਆਪ ਜੀ ਨੂੰ। ਤਬ ਸਭ ਨਰਨ ਕਾਨ ਸੁਣ ਪਾਇਓ। ਉਦੋਂ ਜਿੰਨੇ ਖਡੂਰ ਦੇ ਲੋਕ ਹੈ ਉਹਨਾਂ ਨੇ ਕੰਨਾਂ ਵਿੱਚ ਸੁਣਨਾ ਪਾਇਆ ਵੀ ਸ੍ਰੀ ਲਹਿਣਾ ਜੀ ਜੋ ਗੁਰੂ ਨਾਨਕ ਸਾਹਿਬ ਦੀ ਹਜ਼ੂਰੀ ਵਿੱਚ ਕਰਤਾਰਪੁਰ ਸਾਹਿਬ ਵਿੱਚ ਰਹਿ ਕੇ ਸੇਵਾ ਕਰ ਰਹੇ ਸੀ ਉਹ ਵੀ ਵਾਪਸ ਆਏ ਹਨ ਅੱਜ। ਕਾਲ ਬਿਤੇ ਬਹੁ ਲਹਿਣਾ ਆਇਓ। ਬਹੁਤ ਸਮੇਂ ਤੋਂ ਬਾਅਦ ਲੰਘੇ ਤੋਂ ਲਹਿਣਾ ਜੀ ਅੱਜ ਆਏ ਆਪਣੇ ਘਰ ਦੇ ਵਿੱਚ। ਮਿਲਣ ਹੇਤ ਮਿਲ ਕਰਕੇ ਸਭ ਹੀ, ਇਸ ਕਰਕੇ ਸਾਰੇ ਲੋਕ ਮੇਲ ਮਿਲਾਪ ਕਰਨ ਵਾਸਤੇ। ਸੁਜਸ ਕਹਿਤ ਚੱਲ ਆਏ ਤਬ ਹੀ, ਲਹਿਣਾ ਜੀ ਦਾ ਸ੍ਰੇਸ਼ਟ ਜਸ ਕਰਦੇ ਹੋਏ ਚੱਲ ਕੇ ਆ ਗਏ ਬਾਰੋ ਬਾਰੀ। ਆਦਰ ਕਰਨ ਨਰਨ ਸਭ ਤਾਈ, ਜਿੰਨੇ ਖਡੂਰ ਵਾਸੀ ਲੋਕ ਸਾਰਿਆਂ ਦਾ ਆਦਰ ਸਤਿਕਾਰ ਕਰਨ ਵਾਸਤੇ। ਉਠਿਓ ਸੋ ਮੰਚ ਪਰਤੇ ਅਗਵਾਈ, ਲਹਿਣਾ ਜੀ ਪਣਗ ਉੱਪਰ ਬੈਠੇ ਸੀ ਸਤਿਕਾਰ ਕਰਨ ਵਾਸਤੇ, ਸਾਨੂੰ ਜੀਆਂ ਕਰਨ ਵਾਸਤੇ ਅੱਗੋਂ ਉੱਠ ਖੜੋਤੇ ਹਨ। ਕਰਸੋਂ ਲਾਏ ਮਿਲਿਓ ਸਭ ਸੰਗਾ, ਸਾਰੇ ਜਿਹੜੇ ਕੋਈ ਸੰਗੀ ਸਾਥੀ ਪ੍ਰੇਮੀ ਪਾਰੇ ਆ ਸਾਰਿਆਂ ਨੂੰ ਗਲ ਨਾਲ ਲਾ ਲਾ ਕੇ ਮਿਲੇ ਆਪ ਜੀ। ਵੇਖਿਓ ਨਰਨ ਸੁਭਾਉ ਉਤੰਗਾ, ਜਿੰਨੇ ਖਡੂਰ ਵਾਸੀ ਲੋਕ ਉਹਨਾਂ ਨੇ ਗੁਰੂ ਲਹਿਣਾ ਜੀ ਦਾ ਜਿਹੜਾ ਸੁਭਾਅ ਹੈ ਬਹੁਤ ਉੱਚਾ ਸੁੱਚਾ ਵੇਖਿਆ, ਅੱਗੇ ਨਾਲੋਂ ਜਿਹੜਾ ਸੁਭਾਅ ਮਹਾਨ ਬਣਿਆ ਹੋਇਆ ਹੈ। ਉਤੋਂ ਸੁਸ਼ੀਲ ਚੌਧਰੀ ਗ੍ਰਾਮੋ, ਇੱਥੇ ਚੰਗੇ ਸੀਰ ਸੁਭਾਅ ਵਾਲਾ ਇੱਕ ਪਿੰਡ ਦਾ ਚੌਧਰੀ ਹੈ ਸੀ। ਉੱਤਮ ਆਹੈ ਤਖਤ ਮਲ ਨਾਮੋ, ਬਹੁਤ ਉੱਤਮ ਸੀ ਸੁਭਾਅ ਵਾਲਾ, ਇਹਦਾ ਚੌਧਰੀ ਦਾ ਨਾਂ ਸੀ ਤਖਤ ਮਲ। ਤਿੰਨ ਤਬ ਆਏ ਬੰਦਨਾ ਕੀਨੀ, ਉਹ ਤਖਤ ਮਲ ਚੌਧਰੀ ਨੇ ਵੀ ਆ ਕੇ ਸ੍ਰੀ ਲਹਿਣਾ ਜੀ ਨੂੰ ਨਮਸਕਾਰ ਕੀਤੀ। ਸੇਵ ਨਿਮਰਤਾ ਮਹਿ ਮਤ ਪੀਨੀ, ਸੇਵਾ ਤੇ ਨਿਮਰਤਾ ਵੀ ਜਿਹਦੀ ਬੁੱਧੀ ਕਹਿੰਦੇ ਲੀਨ ਲੀਨ ਹੋਈ ਹੈ। ਤੇ ਵੀ ਲੋਕ ਲਹਿਣਾ ਕਹਿ ਬਚਨਾ, ਉਸ ਚੌਧਰੀ ਨੂੰ ਚਰਨਾਂ ਤੇ ਮੱਥਾ ਟੇਕਦਿਆਂ ਵੇਖ ਕੇ ਸ੍ਰੀ ਲਹਿਣਾ ਜੀ ਨੇ ਉਹ ਬਚਨ ਕਿਹਾ। ਮਾਧੁਰਤਾ ਮਿਰਦੁਲ ਜਿਨ ਰਚਨਾ, ਇਹਨਾਂ ਬਚਨਾਂ ਵਿੱਚ ਕਹਿੰਦੇ ਬੜੀ ਮਿਠਾਸ ਬੜੀ ਕੋਮਲਤਾ ਹੈ। ਮਤ ਵਿਸਾਲ ਗੱਲ ਮਿਲੀਏ ਆਈ, ਉੱਚੀ ਅਕਲ ਬੁੱਧ ਵਾਲੇ ਚੌਧਰੀ ਤਖਤ ਮਾਲ, ਤੂੰ ਮੱਥੇ ਕਿਉਂ ਟੇਕਦਾ, ਤੂੰ ਤਾਂ ਆ ਕੇ ਸਾਡੇ ਗੱਲ ਨਾਲ ਮਿਲ, ਜੱਫੀ ਪਾ ਕੇ ਮਿਲ, ਬੰਧਨ ਕਰ ਕਿਉਂ ਬੈਸਿਓ ਜਾਈ, ਸਾਨੂੰ ਮੱਥਾ ਟੇਕ ਕੇ ਚੌਧਰੀ ਕਿਵੇਂ ਦੂਰ ਜਾ ਕੇ ਹੱਥ ਜੋੜ ਕੇ ਤੂੰ ਬੈਠ ਗਿਆ ਹੈ। ਸਭ ਨਰ ਮੈਂ ਤੁਮ ਅਧਿਕ ਬਟੇਰੇ, ਕੇ ਚੌਧਰੀ ਮਲ ਜਿੰਨੇ ਖਡੂਰ ਦੇ ਲੋਕ ਸਾਰਿਆਂ ਦੇ ਵਿੱਚੋਂ ਤੂੰ ਮਹਾਨ ਵੱਡਾ ਹੈ। ਮਨ ਜੋ ਗ੍ਰਾਮ ਅਨੁਸਾਰ ਸੋ ਤੇਰੇ, ਖਡੂਰ ਪਿੰਡ ਦੇ ਲੋਕ ਸਭ ਤੇਰੇ ਆਗਿਆ ਅਨੁਸਾਰ ਹਨ। ਉੱਚੇ ਪਦ ਕੋ ਪਾਏ ਨਿਮਾਈ, ਇਹ ਚੌਧਰੀ ਉੱਚਾ ਅਹੁਦਾ ਪਾ ਕੇ ਬੜਾ ਨੀਵਾਂ ਹੋ ਰਿਹਾ, ਨਿਮਰਤਾ ਸਹਿਤ ਹੋ ਰਿਹਾ। ਉੱਤਮ ਸੇ ਜਗ ਵਿਖੇ ਗਿਨਾਈ, ਜਿਹੜੇ ਵੀ ਉੱਚਾ ਪਦ ਪਾ ਕੇ ਨੀਵੇਂ ਹੋ ਜਾਂਦੇ ਉਹ ਸੰਸਾਰ ਦੇ ਵਿੱਚ ਬਹੁਤ ਉੱਤਮ ਪੁਰਸ਼ ਗਿਣੇ ਜਾਂਦੇ। ਫਲ ਕੋ ਪਾਏ ਤਰੋਵਰ ਜੋਈ, ਕਹਿੰਦੇ ਜਿਹੜਾ ਦਰਖਤ ਹੈ ਜਦੋਂ ਉਹਨੂੰ ਫਲ ਲੱਗ ਜਾਂਦੇ ਹਨ। ਸ਼ਾਖਾ ਝੁਕੈ ਧਰਨ ਪਰ ਸੋਈ, ਜਿੰਨੀਆਂ ਟਾਹਣੀਆਂ ਹਨ ਦਰਖਤ ਦੀਆਂ ਸਾਰੀਆਂ ਕਹਿੰਦੇ ਧਰਤੀ ਵੱਲ ਨੂੰ ਝੁਕ ਜਾਂਦੀਆਂ ਹਨ। ਕਹਿ ਚੌਧਰੀ ਦਇਆ ਕਰ ਜੋਰੇ, ਉਸ ਵੇਲੇ ਜਿਹੜਾ ਚੌਧਰੀ ਤਖਤ ਮਲ ਦੋਵੇਂ ਹੱਥ ਜੋੜ ਕੇ ਕਹਿਣ ਲੱਗਿਆ ਸੀ ਲਹਿਣਾ ਜੀ ਨੂੰ, ਤੁਮ ਸੁਸ਼ੀਲ ਆਤਸ਼ਹਿ ਪ੍ਰੇ ਮੋਰੇ, ਮੈਂ ਮਹਾਰਾਜ ਤੁਸੀਂ ਬਹੁਤ ਸੁਸ਼ੀਲ ਸੁਭਾਅ ਵਾਲੇ ਹੋ ਤੇ ਮੇਰੇ ਬਹੁਤ ਪਿਆਰੇ ਵੀ ਹੋ। ਮਹਾਂਪੁਰਖ ਕੇ ਢਿੱਗ ਚਿਰ ਕਾਲਾ, ਇਸ ਕਰਕੇ ਮਹਾਰਾਜ ਤੁਹਾਡੇ ਨਾਲ ਗੱਲ ਨਾਲ ਨਹੀਂ ਮਿਲ ਸਕਦਾ ਹਾਂ ਤੇ ਦੂਰ ਬੈਠ ਗਿਆ, ਜਿਹੜੇ ਗੁਰੂ ਨਾਨਕ ਸਾਹਿਬ ਮਹਾਂਪੁਰਖ ਉਹਨਾਂ ਦੇ ਕੋਲ ਤੁਸੀਂ ਬਹੁਤ ਸਮਾਂ ਰਹਿ ਕੇ ਸੇਵਾ ਕੀਤੀ ਹੈ। ਰਹਿ ਕੇ ਕੀਨੀ ਸੇਵ ਵਿਸਾਲਾ, ਉੱਥੇ ਰਹਿ ਕੇ ਬਹੁਤ ਤਕੜੀ ਸੇਵਾ ਕੀਤੀ ਹੈ। ਮਹਾਂਪੁਰਖ ਕੇ ਭਏ ਸਮਾਨਾ, ਇਸ ਕਰਕੇ ਮੇਰੇ ਵਾਸਤੇ ਤਾਂ ਤੁਸੀਂ ਮਹਾਂਪੁਰਖਾਂ ਵਰਗੇ ਹੋ ਗਏ, ਗੁਰੂ ਨਾਨਕ ਸਾਹਿਬ ਦੇ ਤੁਲੀ ਹੋ ਗਏ ਹੋ। ਤੁਮਕੋ ਪੂਜਨ ਮੈਂ ਭਾ ਭਾਲ ਜਾਨਾ। ਇਹ ਲੈਣਾ ਜੀ ਹੁਣ ਤੁਹਾਨੂੰ ਗੱਲ ਨਾਲ ਲੜਨਾ ਕੀ ਹੈ? ਕਹਿੰਦੇ ਮੈਂ ਤਾਂ ਤੁਹਾਨੂੰ ਜਿਵੇਂ ਗੁਰੂ ਨਾਨਕ ਸਾਹਿਬ ਪੂਜਣ ਯੋਗ ਹੈ ਉਹਨਾਂ ਦੇ ਸਮਾਨ ਹੀ ਪੂਜਣਾ ਜਾਣਦਾ, ਤੁਹਾਨੂੰ ਮੱਥਾ ਟੇਕਾਂਗਾ। ਘਰ ਸੋ ਮਿਲਣ ਯੋਗ ਅਬ ਨਾਹੀ। ਮਹਾਰਾ ਵੀ ਤੁਹਾਡੇ ਨਾਲ ਗੱਲ ਨਾਲ ਲਾ ਕੇ ਮਿਲਣਾ, ਜੱਫੀ ਪਾ ਕੇ ਮਿਲਣਾ ਮੇਰੇ ਵਾਸਤੇ ਯੋਗਤਾ ਵਾਲੀ ਗੱਲ ਨਹੀਂ। ਸੇਵਾ ਕਰਨ ਠਟੋ ਮਨ ਮਾਹੀ। ਮਹਾਰਾ ਤੁਸੀਂ ਉਹਨਾਂ ਦੀ ਸੇਵਾ ਕਰਕੇ ਹੈ, ਮੈਂ ਆਪਣੇ ਮਨ ਵਿੱਚ ਧਾਰਿਆ ਵੀ ਲਹਿਣਾ ਜੀ ਦੀ ਮੈਂ ਸੇਵਾ ਕਰਕੇ ਖੁਸ਼ੀ ਲੈ ਲਵਾਂ। ਸੁਣ ਸ੍ਰੀ ਲਹਿਣਾ ਹਰ ਖਿਓ ਭਾਰੀ। ਲਹਿਣਾ ਜੀ ਚੌਧਰੀ ਤੋਂ ਸੁਣ ਕੇ ਬਹੁਤ ਹੀ ਖੁਸ਼ ਹੋ ਗਏ। ਖੁਸ਼ੀ ਅਧਿਕ ਤੇ ਉਪਰ ਧਾਰੀ। ਚੌਧਰੀ ਤਖਤ ਉੱਪਰ ਬਹੁਤ ਹੀ ਖੁਸ਼ੀ ਧਾਰਨ ਕੀਤੀ ਹੈ, ਬਹੁਤ ਪ੍ਰਸੰਨਤਾ ਕੀਤੀ। ਕਹਿਓ ਬਚਨ ਤੂੰ ਅਤ ਬ੍ਰਿਧ ਹੋਵੇ ਹੈ। ਫਿਰ ਸ੍ਰੀ ਲਹਿਣਾ ਜੀ ਨੇ ਸੁੱਤੇ ਬਚਨ ਕਹਿ ਦਿੱਤਾ, ਕਹਿੰਦੇ ਤਖਤਵੰਦ ਚੌਧਰੀ ਤੂੰ ਬਹੁਤ ਵੱਡਾ ਕਹਿੰਦੇ ਮਹਾਨ ਅਵਸਥਾ ਦਾ ਮਾਲਕ ਹੋਵੇਗਾ। ਸਤਿਗੁਰ ਭਾਵੈ ਸਭ ਦੁੱਖ ਖੋਵੈ ਹੈ। ਗੁਰੂ ਨਾਨਕ ਸਾਹਿਬ ਨੂੰ ਭਾ ਗਿਆ ਤੇਰੇ ਸਾਰੇ ਦੁੱਖ ਖੋਏ ਜਾਣ ਕੇ ਦੁਖੀ ਨੀ ਕਦੇ ਤੂੰ ਜ਼ਿੰਦਗੀ, ਤੇਰਾ ਬਹੁਤ ਤੇਜ ਪ੍ਰਤਾਪ ਹੋ ਜਾਏਗਾ। ਪਾਏ ਸਦਨ ਮਹਿ ਸਰਬ ਪਦਾਰਥ। ਨਾਨਕ ਦੀ ਕਿਰਪਾ ਕਰਕੇ ਆਪਣੇ ਘਰ ਦੇ ਵਿੱਚ ਤੂੰ ਸਾਰੇ ਪਦਾਰਥ ਪਾਵੇਂਗਾ ਚੌਧਰੀਆ। ਜਾਏ ਪ੍ਰਲੋਕ ਹੋਏ ਕਿਰਤਾਰਥ। ਜਦੋਂ ਤੂੰ ਸਰੀਰ ਛੱਡ ਕੇ ਪ੍ਰਲੋਕ ਨੂੰ ਜਾਵੇਂਗਾ ਉੱਥੇ ਵੀ ਕਿਰਤਾਰਥ ਹੋਵੇਗਾ, ਉੱਥੇ ਵੀ ਸਫਲ ਨਿਹਾਲ ਜੈ ਜੈਕਾਰ ਸਹਿਤ ਹੋਵੇਗਾ। ਤਬ ਤੇ ਤੇਹ ਨਿਕੇਤ ਕੇ ਮਾਹੀ। ਹਾਂ ਕਵੀ ਸੰਤੋਖ ਸਿੰਘ ਜੀ ਕਹਿੰਦੇ ਓ ਸ੍ਰੀ ਲਹਿਣਾ ਜੀ ਦੇ ਬਚਨ ਕਰਕੇ ਤਦੋਂ ਚੌਧਰੀ ਦੇ ਘਰ ਦੇ ਵਿੱਚ ਕਿਸੂ ਵਸਤ ਕੀ ਕਮਤੀ ਨਾਹੀ। ਹੁਣ ਵੀ ਜਾ ਕੇ ਦੇਖੋ ਚੌਧਰੀ ਦੇ ਘਰ ਦੇ ਵਿੱਚ ਕਿਸੇ ਵਸਤੂ ਦੀ ਕੋਈ ਘਾਟ ਨੀ ਹੈ, ਘਰ ਭਰਿਆ ਹੀ ਪਿਆ। ਕਰਨੀ ਭਗਤ ਹਿਰਦੇ ਮਹਿ ਜਾਗੀ। ਸਗੋਂ ਮਹਾਰਾਜ ਦੇ ਬਚਨ ਕਰਕੇ ਚੌਧਰੀ ਦੇ ਹਿਰਦੇ ਦੇ ਵੀ ਮੈਂ ਵੀ ਪ੍ਰੇਮ ਨਾਲ ਭਗਤੀ ਕਰਾਂ ਉਹ ਜਾਗ ਆਈ ਹੈ। ਸਤਿਗੁਰ ਨਾਮ ਸੰਗ ਲਿਵ ਲਾਗੀ। ਸਤਿਗੁਰੂ ਦੇ ਨਾਮ ਦੇ ਨਾਲ ਇਹਦੀ ਮਨ ਦੀ ਬਿਰਤੀ ਲੱਗ ਗਈ। ਬਹਰੋ ਕਰਤ ਭਏ ਸਤ ਭਾਓ। ਉਸ ਤੋਂ ਬਾਅਦ ਜਿਹੜਾ ਸੱਚਾ ਸੁੱਚਾ ਪ੍ਰੇਮ ਆਪੋ ਵਿੱਚ ਇੱਕ ਦੂਸਰੇ ਨਾਲ ਕਰਦੇ ਉਸਤਤ ਕਰ ਹੈ ਲੇਤ ਮੁਖ ਨਾਓ। ਮੁਖੋ ਨਾ ਲੈ ਲੈ ਕੇ ਉਸਤੀ ਕਰਦੇ ਇੱਕ ਦੂਸਰੇ ਰੀ। ਦੋਹਰਾ ਤੇ ਛਿਨ ਬੈਠਿਓ ਤਖਤ ਮਲ। ਉਸ ਵੇਲੇ ਜਿਹੜਾ ਤਖਤ ਮਲ ਚੌਧਰੀ ਹੈ ਮਹਾਰਾਜ ਦੇ ਨੇੜੇ ਬੈਠਾ ਸੀ। ਮਾਨਵ ਅਪਰ ਸੋ ਬ੍ਰਿੰਦ। ਹੋਰ ਕਹਿੰਦੇ ਬੇਅੰਤ ਬੇਅੰਤ ਮਾਈ ਭਾਈ ਕੋਲ ਬੈਠੇ ਸ਼ਬਦ ਉਚਾਰਿਓ ਸਤਿਗੁਰੂ। ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਉਸ ਵੇਲੇ ਆਪਣੇ ਮੁਖਾਰਬਿੰਦ ਤੋਂ ਜਿਹੜਾ ਗੁਰੂ ਨਾਨਕ ਸਾਹਿਬ ਦਾ ਸ਼ਬਦ ਉਚਾਰਿਆ ਉਸ ਨੂੰ ਮੁਖੋਂ ਉਚਾਰਿਆ। ਸ਼ਰਧਾ ਹਿਤ ਸੁਖ ਕੰਦ। ਸ਼ਰਧਾ ਪੈਦਾ ਕਰਨ ਵਾਸਤੇ ਸੁਖਾਂ ਦੇ ਬੱਦਲ ਰੂਪ ਦਾ ਸ੍ਰੀ ਮੁਖ ਵਾਕ ਸੂਹੀ ਮਹੱਲਾ ਪਹਿਲਾ ਜਿਨ ਕੋ ਭਾਂਡੇ ਭਾਂਡੇ ਭਾਓ। ਜਿਨ੍ਹਾਂ ਦੇ ਹਿਰਦੇ ਰੂਪ ਭਾਂਡੇ ਵਿੱਚ ਪ੍ਰੇਮ ਹੈ ਤਿੰਨਾਂ ਸਵਾਰ ਸੀ। ਉਹਨਾਂ ਨੂੰ ਵੀ ਪਰਮੇਸ਼ਰ ਪਿੱਛੇ ਸਵਾਰਦਾ ਸੀ ਹੁਣ ਸਵਾਰ ਰਿਹਾ ਅੱਗੇ ਉਹਨਾਂ ਦੇ ਜੀਵਨ ਨੂੰ ਸਵਾਰ ਦੇਵੇਗਾ। ਸੁਖੀ ਕਰੈ ਪਸਾਓ। ਉਹਨਾਂ ਨੂੰ ਵਾਹਿਗੁਰੂ ਕਹਿੰਦੇ ਸੁਖ ਦੀਆਂ ਜਿਹੜੀਆਂ ਪਸਾਓ ਕੀ ਦਾਤਾਂ ਹਨ ਬਖਸ਼ ਦੇਵੇਗਾ ਜਾਂ ਦਾਤਾਂ ਦੇ ਕੇ ਉਹਨਾਂ ਨੂੰ ਸੁਖੀ ਕਰ ਦੇਵੇਗਾ। ਦੁੱਖ ਵਿਸਾਰ ਸੀ ਜਿਹੜੇ ਜਨਮ ਮਰਨ ਦੇ ਦੁੱਖ ਹੈ ਉਹਨਾਂ ਦੇ ਪਿੱਛੇ ਉਹ ਪਸਾਰਦਾ ਸੀ ਹੁਣ ਵਿਸਾਰ ਦੇ ਵਿਸਰਜਨ ਕਰ ਦੇਗਾ, ਅੱਗੇ ਨੂੰ ਵੀ ਵਿਸਰਜਨ ਕਰ ਦੇਗਾ, ਹੁਣ ਵਿਸਰਜਨ ਕਰ ਰਿਹਾ ਦੂਰ ਕਰ ਰਿਹਾ ਤੇ ਅੱਗੇ ਵੀ ਉਹਨਾਂ ਨੂੰ ਵਿਸਰਜਨ ਕਰ ਰਿਹਾ ਦੂਰ ਕਰ ਦੇਵੇਗਾ। ਸਹਿਸਾ ਮੂਲੇ ਨਾ ਇਸ ਗੱਲ ਦੇ ਵਿੱਚ ਉੱਕੇ ਕੋਈ ਸਹਿਸਾ ਸੰਸਾ ਨਹੀਂ ਹੈ। ਸਰਪਰ ਤਾਰ ਸੀ ਉਹਨਾਂ ਨੂੰ ਪਰਮੇਸ਼ਰ ਕਹਿੰਦੇ ਪਿੱਛੇ ਤਾਰਦਾ ਸੀ ਹੁਣ ਤਾਰ ਰਿਹਾ ਅੱਗੇ ਨੂੰ ਵੀ ਸਰਪਰ ਕੇ ਜ਼ਰੂਰ ਤਾਰਨਾ ਕਰੇਗਾ। ਤਿੰਨਾਂ ਮਿਲਿਆ ਗੁਰ ਆਏ ਉਹਨਾਂ ਨੂੰ ਗੁਰੂ ਆ ਕੇ ਮਿਲ ਜਾਂਦਾ ਹੈ ਜਿਨ ਕੋ ਲਿਖਿਆ ਮਤ ਪਾਸੇ ਉੱਪਰ ਕੋਈ ਚੰਗਾ ਸ਼ੁਭ ਲੇਖ ਲਿਖਿਆ ਹੁੰਦਾ ਹੈ। ਅੰਮ੍ਰਿਤ ਹਰ ਕਾ ਨਾਉ, ਹਾਂ ਜਿਹੜਾ ਵਾਹਿਗੁਰੂ ਦਾ ਨਾਮ ਅੰਮ੍ਰਿਤ ਹੈ, ਦੇਵੈ ਦੀਖਿਆ, ਨੂੰ ਕਹਿੰਦੇ ਦੀਖਿਆ ਰੂਪ ਗੁਰਮੰਤਰ ਰੂਪ ਦੇ ਵਿੱਚ ਦੇ ਦਿੰਦਾ ਗੁਰੂ ਦੁਆਰਾ। ਚਾਲਹਿ ਸਤਿਗੁਰ ਪਾਏ, ਜਿਹੜੇ ਵੀ ਗੁਰਮੰਤਰ ਲੈ ਕੇ ਫਿਰ ਸਤਿਗੁਰੂ ਦੇ ਪਾਏ ਅਨੁਸਾਰੀ ਹੋ ਕੇ ਆਗਿਆ ਵੀ ਚੱਲਦੇ ਹੈ। ਭਵ ਹੈ ਨਾ ਭੀਖਿਆ, 84 ਲੱਖ ਜੂਨ ਵਿੱਚ ਪੈ ਕੇ ਜਿਹੜੇ ਤਰ੍ਹਾਂ ਤਰ੍ਹਾਂ ਦੇ ਜਨਮ ਧਾਰਨੇ ਜਨਮ ਧਾਰਨ ਰੂਪ ਕਹਿੰਦੇ ਉਹ ਭਿੱਖਿਆ ਲਈ ਨਹੀਂ ਪਾਉਂਦੇ ਹਨ। ਜਾ ਕਾ ਮਹਿਲ ਹਜੂਰ, ਇਹਨਾਂ ਦੇ ਤਾਈ ਵਾਹਿਗੁਰੂ ਦਾ ਸਰੂਪ ਜਿਹੜਾ ਹਜੂਰੀ ਹੈ, ਜਿਹੜੇ ਵਾਹਿਗੁਰੂ ਦੇ ਸਰੂਪ ਦੇ ਹਜੂਰੀਏ ਸੇਵਕ ਬਣ ਗਏ ਹਨ। ਦੂਜੇ ਨਿਵੈ ਕਿਸ, ਦੂਜੇ ਦੇਵੀ ਦੇਵਤਿਆਂ ਕਿਸ ਵਾਸਤੇ ਨਿਵਦੇ, ਉਹ ਦੇਵੀ ਦੇਵਤਿਆਂ ਅੱਗੇ ਨਹੀਂ ਝੁਕਦੇ ਹਨ। ਦਰ ਦਰਵਾਣੀ ਨਾਹੀ, ਹਾਂ ਕਹਿੰਦੇ ਜਿਹੜੇ ਵਾਹਿਗੁਰੂ ਦੇ ਦਰ ਦੇ ਦਰਵਾਂਚੀ ਹੋ ਗਏ ਹਨ। ਮੂਲੇ ਪੁੱਛ ਤਿਸ, ਨਾਹੇ ਮੂਲੇ ਪੁੱਛ ਤਿਸ, ਕਹਿੰਦੇ ਉਹਨਾਂ ਨੂੰ ਮੂਲੇ ਉੱਕਾ ਪੁੱਛ ਪੜਤਾਲ ਨਹੀਂ ਹੁੰਦੀ ਹੈ, ਉਹਨਾਂ ਦੀ ਕੋਈ ਤਲਾਸ਼ੀ ਤਲੂਸੀ ਕੋਈ ਪੁੱਛ ਪੜਤਾਲ ਨਹੀਂ ਵੀ ਤੂੰ ਕੌਣ ਹੈ ਕਿੱਥੋਂ ਆਇਆ। ਜਿਹੜੇ ਵਾਹਿਗੁਰੂ ਦੇ ਦਰ ਦੇ ਦਰਵਾਨਚੀ ਬਣ ਜਾਂਦੇ, ਵਾਹਿਗੁਰੂ ਦੇ ਦਰ ਦੇ ਮਹਾਤਮਾ ਸੰਤ ਬਣ ਜਾਂਦੇ ਹਨ। ਛੁੱਟੈ ਤਾਂ ਕਹਿ ਬੋਲ, ਉਹਨਾਂ ਦੇ ਕਹਿੰਦੇ ਬਚਨਾ ਕਰਕੇ ਬੋਲਾਂ ਕਰਕੇ ਛੁਟਕਾਰਾ ਹੋ ਜਾਂਦਾ ਹੈ। ਸਾਹਿਬ ਨਦਰ ਜਿਸ, ਉਹਨਾਂ ਦੇ ਉੱਪਰ ਵਾਹਿਗੁਰੂ ਦੀ ਮਿਹਰ ਦੀ ਨਿਗਾਹ ਹੋਈ ਹੁੰਦੀ ਹੈ। ਇਕੱਲੇ ਆਣੇ ਆਪ, ਤਾਂ ਵਾਹਿਗੁਰੂ ਦੇ ਕਹਿੰਦੇ ਆਪ ਹੀ ਇਕੱਲੇ ਹੋਏ ਆਏ ਹੋਏ ਹੁੰਦੇ ਹੈ। ਜਿਸ ਨਾਹੀ ਦੂਜਾ ਮਤੈ, ਇਸ ਵਾਹਿਗੁਰੂ ਨੂੰ ਹੋਰ ਕੋਈ ਦੂਜਾ ਕਹਿੰਦੇ ਸਲਾਹ ਦੇਣ ਵਾਲਾ ਨਹੀਂ ਹੁੰਦਾ ਹੈ। ਢਾਹੇ ਉਹ ਸਾਰੇ ਸਾਜ, ਜਿੰਨੇ ਸਾਜੇ ਹੋਏ ਔਗਣ ਉਹਨਾਂ ਨੂੰ ਢਾ ਦਿੰਦਾ ਹੈ, ਤੇ ਢਾਹੇ ਹੋਏ ਜਿਹੜੇ ਗੁਣ ਹੈ ਉਹਨਾਂ ਨੂੰ ਉਸਾਰ ਦਿੰਦਾ ਵਾਹਿਗੁਰੂ। ਜਾਣੈ ਸਭ ਸੋਏ, ਸਾਰਿਆਂ ਦੀ ਜਿਹੜੀ ਕਣਸੋ ਹੈ ਖਬਰ ਸਾਰ ਉਸਨੂੰ ਉਹ ਜਾਣਦਾ ਪਰਮੇਸ਼ਰ। ਨਾਓ ਨਾਨਕ ਬਖਸੀਸ, ਕਹਿੰਦੇ ਜਿਹੜੀ ਨਾਮ ਦੀ ਬਖਸ਼ਿਸ਼ ਹੈ। ਨਦਰੀ ਕਰਮ ਹੋਏ, ਜਿਹੜੇ ਕਹਿੰਦੇ ਨਦਰੀ ਨਜ਼ਰ ਕਰਨ ਵਾਲੇ ਗੁਰੂ ਉਹਨਾਂ ਦੇ ਕਰਮ ਕੀ ਕਿਰਪਾ ਦੁਆਰਾ ਹੁੰਦੀ, ਬਖਸ਼ਿਸ਼ ਦੁਆਰਾ ਹੁੰਦੀ। ਇਸ ਤਰ੍ਹਾਂ ਇਹ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਮੁਖਾਰਬਿੰਦ ਉਚਾਰਨ ਕੀਤਾ ਹੋਇਆ ਸ਼ਬਦ ਹੈ, ਉਹ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਇਹ ਜਿਹੜਾ ਤਖ਼ਤ ਮਲ ਚੌਧਰੀ ਹੈ ਅਤੇ ਹੋਰ ਜਿਹੜੇ ਕੋਈ ਨਗਰ ਦੇ ਲੋਕ ਬੈਠੇ ਹੈ ਉਹਨਾਂ ਨੂੰ ਉਚਾਰਨ ਕਰਕੇ ਸੁਣਾਇਆ ਵੀ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰੇਮ ਪਿਆਰ ਹੁੰਦਾ ਹੈ ਉਹਨਾਂ ਦੇ ਜੀਵਨ ਨੂੰ ਵਾਹਿਗੁਰੂ ਸਵਾਰ ਦਿੰਦਾ ਹੈ ਅਤੇ ਦਾਤਾਂ ਦੇ ਕੇ ਉਹਨਾਂ ਨੂੰ ਸੁਖੀ ਕਰ ਦਿੰਦਾ, ਦੁੱਖਾਂ ਨੂੰ ਵਿਸਰਜਨ ਕਰ ਦਿੰਦਾ ਹੈ ਅਤੇ ਉਹਨਾਂ ਨੂੰ ਕਹਿੰਦੇ ਵੀ ਤਾਰ ਵੀ ਦਿੰਦਾ ਜ਼ਰੂਰ ਜ਼ਰੂਰ। ਇਸ ਗੱਲ ਵਿੱਚ ਕੋਈ ਸੰਸਾ ਕਰਨ ਦੀ ਲੋੜ ਨਹੀਂ ਉਕਾ ਵੀ। ਇਸ ਤਰ੍ਹਾਂ ਆਪ ਜੀ ਨੇ ਗੁਰੂ ਨਾਨਕ ਸਾਹਿਬ ਦੇ ਸ਼ਬਦ ਦੁਆਰਾ ਸਾਰਿਆਂ ਨੂੰ ਉਪਦੇਸ਼ ਦਿੱਤਾ, ਸੁਣ ਕੇ ਸਾਰੇ ਨਿਹਾਲ ਹੋਏ। ਜਿਵੇਂ ਸਭ ਨੇ ਮੱਥੇ ਟੇਕ ਕੇ ਸ਼ਰਧਾ ਭਾਵਨਾ ਦੇ ਨਾਲ ਆਪ ਜੀ ਨੂੰ ਅਤੇ ਇਸ ਤਰ੍ਹਾਂ ਉਸ ਘਰਾਂ ਨੂੰ ਪਰਤੇ, ਉਹ ਕੁਝ ਪ੍ਰਸੰਗ ਬਾਕੀ ਰਹਿੰਦਾ ਆ ਜਾਏਗਾ, ਸਮਾਂ ਉੱਪਰ ਜਾ ਰਿਹਾ, ਬਾਕੀ ਰਹਿੰਦਾ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਪੜ੍ਹਾ ਸੁਣਾਂਗੇ। ਕੱਲ੍ਹ ਨੂੰ ਸੰਗਰਾਂਦ ਦਾ ਦਿਹਾੜਾ, ਪਰਸੋਂ ਪੜ੍ਹ ਲਵਾਂਗੇ। ਇਕੱਲੇ ਆਣੇ ਆਪ, ਜਿਸ ਨਾਹੀ ਦੂਜਾ ਮਤੈ ਕੋਇ, ਢਾਹੇ ਉਹ ਸਾਰੇ ਸਾਜ, ਜਾਣੈ ਸਭ ਸੋਏ, ਨਾਉ ਨਾਨਕ ਬਖਸੀਸ, ਨਦਰੀ ਕਰਮ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵਮੈ ਦੁਖ ਭੰਜਨ ਗੁਣਤਾਰ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਵਿੰਦ ਹੇ ਗੁਣ ਨਿਧਾਨ, ਜਾਂ ਕੇ ਸਦਾ ਭਵੇਕ। अपरंपर हर हरे हैपी होवन हार। हे संतां कै सदा संग निधाराया धार। हे ठाकुर हां दास रो मैं निर्गुण गुण नहीं कोय। नानक दी जय नाम दा रखो ही परो। आए प्रभु शरणांगति कृपा निद दयाल। एक अखर हर मन वसत नानक होत निहाल। वाहिगुरु नाम जहाज है चढ़े सो तरे पार। जो सरदा कर से वंदे रुपारे उतारन हार। जो सरदा कर से वंदे रुपारे उतारन हार। तुम ठाक